ਵਾਹਿਗੁਰੂ ਸਾਹਿਬ ਜੀਓ, ਨਿਤ ਸਿੱਖ ਦੇਸ਼ ਬਦੇਸ਼ਨ ਆਵੈ ਹੈ, ਲੱਗੇ ਦਰਬ ਅਰਪਨ ਹਰ ਖਾਵੈ ਹੈ। ਸ੍ਰੀ ਗੁਰ ਅਮਰਦਾਸ ਇੱਕ ਦਿਨ ਕੋ, ਚੱਲੇ ਖਰਚ ਲੇ ਤਨਕ ਧਨ ਕੋ, ਨਿਤ ਸਿੱਖ ਦੇਸ਼ ਵਿਦੇਸ਼ਨ ਆਵੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੋਏ ਕੀਰਤਨ ਤੋਂ ਉਪਰੰਤ ਕੁਝ ਸਮਾਂ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਮਹਾਨ ਪਾਵਨ ਪਵਿੱਤਰ ਇਤਿਹਾਸ ਲਸਾਨੀ ਨੇ ਸੋਹਣਾ ਛੰਦਾਬੰਦੀ ਵਿੱਚ ਲਿਖਿਆ ਹੈ, ਜੋ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਹਰ ਹੰਸ ਨਾਮ ਦਾ ਤਪਾ, ਇਹਨੂੰ ਵੇਦ ਪੁਰਾਣ ਪੜ੍ਹਨ ਕਰਕੇ, ਤੀਰਥ ਯਾਤਰਾ ਜ਼ਿਆਦਾ ਕਰਨ ਕਰਕੇ ਬੜਾ ਹੰਕਾਰ ਹੋਇਆ ਪਿਆ ਸੀ। ਸਤਿਗੁਰੂ ਅਤੇ ਸਤਿਗੁਰੂ ਦੇ ਸਿੱਖਾਂ ਉੱਪਰ ਬੜੀ ਤਰਕ ਹੁਜਤ ਕਰ ਰਿਹਾ ਸੀ, ਇਹ ਤੀਰਥ ਯਾਤਰਾ ਨਹੀਂ ਕਰਦੇ, ਵੇਦ ਪੁਰਾਣ ਨਹੀਂ ਪੜ੍ਹਦੇ ਸੁਣਦੇ, ਇਹਨਾਂ ਦੀ ਕਲਿਆਣ ਕਿਵੇਂ ਹੋਊਗੀ, ਇਹਨਾਂ ਨੂੰ ਸੁਰਗਾਂ ਦੇ ਸੁੱਖ ਕਿਵੇਂ ਪ੍ਰਾਪਤ ਹੋਣਗੇ। ਇੱਕ ਦਿਨ ਸਤਿਗੁਰੂ ਦੀ ਹਜ਼ੂਰੀ ਵਿੱਚ ਆਈ ਬੈਠਾ ਹੈ, ਸਤਿਗੁਰੂ ਜੀ ਨੇ ਆਉਣ ਦਾ ਕਾਰਨ ਪੁੱਛ ਲਿਆ। ਇਹ ਕਹਿ ਦਿੱਤਾ ਕਿ ਮਹਾਰਾਜ, ਤੁਹਾਡੇ ਜਿਹੜੇ ਸਿੱਖ ਹੈ ਉਹ ਤੀਰਥ ਯਾਤਰਾ ਨਹੀਂ ਕਰਦੇ, ਕਿਉਂਕਿ ਤੀਰਥ ਯਾਤਰਾ ਕਰਨ ਦਾ ਬਹੁਤ ਮਹਾਨ ਫਲ ਹੈ, ਅਤੇ ਵੇਦ ਪੁਰਾਣ ਵੀ ਨਹੀਂ ਪੜ੍ਹਦੇ ਸੁਣਦੇ, ਕਿਉਂਕਿ ਜਿਹੜੀ ਤੀਰਥ ਯਾਤਰਾ ਹੈ ਇਹ ਸ਼ੁਭ ਕਰਨ, ਇਹਦੇ ਕਰਨ ਨਾਲ ਅੰਤਕਰਨ ਦੀ ਸ਼ੁੱਧੀ ਹੁੰਦੀ ਹੈ, ਅੰਤਕਰਨ ਦੇ ਸ਼ੁੱਧ ਹੋਣ ਨਾਲ ਜਿਹੜਾ ਗਿਆਨ ਆ ਉਹ ਹਾਸਲ ਹੋ ਜਾਂਦਾ, ਆਤਮਾ ਦੀ ਲਖਤਾ ਹੋ ਜਾਂਦੀ ਹੈ। ਬਾਕੀ ਵੇਦ ਪੁਰਾਣ ਸੁਣਿਆ ਪੜ੍ਹਿਆ ਹੋਇਆ ਪਤਾ ਲੱਗ ਜਾਂਦਾ ਵੀ ਬ੍ਰਹਮ ਕੈਸਾ ਹੈ, ਉਹਦੀ ਪ੍ਰਾਪਤੀ ਕਿਵੇਂ ਹੋਣੀ ਹੈ, ਅਤੇ ਸਿੱਖ ਕਹਿੰਦੇ ਬਸ ਜਿਹੜੀ ਤੁਹਾਡੀ ਰਚੀ ਬਾਣੀ ਉਹ ਪੜ੍ਹਦੇ, ਜਾਂ ਰਾਮ ਰਾਮ ਛੱਡ ਕੇ ਵਾਹਿਗੁਰੂ ਵਾਹਿਗੁਰੂ ਜਪਦੇ, ਦੱਸੋ ਇਹਨਾਂ ਦੀ ਕਲਿਆਣ ਕਿਵੇਂ ਹੋਊਗੀ। ਗੁਰੂ ਮਹਾਰਾਜ ਨੇ ਸਮਝਾਇਆ ਬਜਾਇਆ, ਕਹਿਣ ਲੱਗੇ ਵੀ ਤੀਰਥ ਯਾਤਰਾ ਇਸੇ ਲਈ ਹੁੰਦੀ ਵੀ ਬਹੁਤਾ ਫਲ ਹੋਵੇ, ਪਰ ਤੀਰਥ ਯਾਤਰਾ ਨਾਲੋਂ ਜਿਹੜੀ ਕੋਈ ਸਤਸੰਗਤ ਦੀ ਸੇਵਾ ਉਹ ਕਿਤੇ ਜ਼ਿਆਦਾ ਮਹਾਨ ਫਲਦਾਈ ਹੈ। ਇਹ ਤਾਂ ਜਿੱਥੇ ਜਿੱਥੇ ਵੀ ਕੋਈ ਸਿਮਰਨ ਵਾਲੇ ਬੈਠੇ, ਉਹ ਸਿਮਰਨ ਦੇ ਬਲ ਕਰਕੇ ਉਹ ਥਾਂ ਪਵਿੱਤਰ ਹੋ ਗਿਆ, ਲੋਕ ਉਹਨੂੰ ਤੀਰਥ ਕਹਿਣ ਲੱਗ ਪਏ। ਤੀਰਥਾਂ ਨੂੰ ਬਣਾਉਣ ਵਾਲੇ ਤਾਂ ਸਾਧੂ ਸਿਮਰਨ ਵਾਲੇ ਹੈ, ਇਹ ਸਿਮਰਨ ਵਾਲਾ ਸਾਧੂ ਕਿਤੇ ਬੈਠੇ ਨਾ ਤੀਰਥ ਕਿਵੇਂ ਬਣ ਜਾਊ। ਜਿੰਨੇ ਤੀਰਥ ਬਣਾਏ ਸਾਧੂਆਂ ਨੇ ਬਣਾਏ, ਇਸ ਕਰਕੇ ਕਿਸੇ ਸਤਸੰਗਾਂ ਦੀ ਆ ਕੇ ਸੇਵਾ ਕਰੀਏ ਤਾਂ ਬਹੁਤਾ ਫਲ ਹੈ, ਉਹ ਤਾਂ ਮਨੁੱਖ ਆਪ ਹੀ ਸੇਵਾ ਕਰਕੇ ਤੀਰਥ ਵਰਗਾ ਪਵਿੱਤਰ ਬਣ ਜਾਂਦਾ ਹੈ। ਪਵਿੱਤਰਤਾ ਲਈ ਤੀਰਥ 'ਤੇ ਜਾਣਾ ਹੈ, ਜਦੋਂ ਸਤਸੰਗਾਂ ਦੀ ਸੇਵਾ ਕਰ ਲਈ ਉਹ ਆਪ ਪਵਿੱਤਰ ਹੋ ਗਿਆ, ਉਹ ਤਾਂ ਹੋਰਨਾਂ ਨੂੰ ਵੀ ਪਵਿੱਤਰ ਕਰਨ ਦੀ ਸਮਰੱਥ ਬਣ ਜਾਂਦਾ ਹੈ। ਉਹ ਇਸ ਤਰ੍ਹਾਂ ਕਹਿ ਕੇ ਦੀ ਤਸੱਲੀ ਕਰਾਉਣ ਵਾਸਤੇ ਕਮਲਾਰ ਰਾਗ ਵਿੱਚ ਮਰਨ ਸ਼ਬਦ ਉਚਾਰਨ ਕੀਤਾ। ਗੰਗਾ ਜਮੁਨਾ ਸਰਸਤੀ ਗੋਦਾਵਰੀ ਤੇ ਕਰੈ ਉਦਮ ਤੁਰ ਸਾਧੂ ਕੀਤਾ ਹੈ। ਮਹਾਰਾਜ ਕਹਿੰਦੇ ਜਿਸ ਗੰਗਾ ਨੂੰ, ਜਮੁਨਾ ਨੂੰ, ਸਰਸਤੀ ਤੇ ਗੋਦਾਵਰੀ ਨੂੰ ਤੂੰ ਮਹਾਨ ਤੀਰਥ ਕਹਿੰਦਾ ਹੈ, ਇਹ ਸਾਡੇ ਜਿਹੜੇ ਤੀਰਥ ਹੈ, ਜਿਹੜੇ ਸਿਮਰਨ ਵਾਲੇ ਸਾਧੂ ਉਹਨਾਂ ਦੀ ਚਰਨ ਧੂੜ ਚਾਹੁੰਦੇ। ਜੇ ਤੂੰ ਪੁੱਛੇ ਕੀ ਕਾਰਨ ਕਿਉਂ ਚਾਹੁੰਦੇ, ਉਹ ਤੀਰਥ ਕਹਿੰਦੇ ਆ ਕਿਲਵਕ ਮੈਲ ਪਰੇ ਪਰੇ ਹਮਰੈ ਵਿੱਚ ਹਮਰੀ ਮਿਰ ਸਾਧੂ ਕੀ ਧੂਰ ਗਵਾਈ। ਜਿਵੇਂ ਪਾਪਾਂ ਨਾਲ ਦੀ ਨਬੈਲ ਨਾਲ ਭਰੇ ਹੋਏ ਲੋਕ ਸਾਡੇ ਵਿੱਚ ਆ ਪਾਉਂਦੇ ਆ, ਆ ਡਿੱਗਦੇ ਆ, ਲੀੜੇ ਲਾ ਕੇ ਨਹਾ ਲੈਂਦੇ ਆ, ਜਿੰਨੇ ਪਾਪ ਹੈ ਸਾਡੇ ਤੀਰਥਾਂ ਵੀ ਛੱਡ ਜਾਂਦੇ ਅਤੇ ਸਾਡੀ ਜਿਹੜੀ ਪਾਪਾਂ ਦੀ ਮੈਲ ਲੋਕਾਂ ਨੇ ਲਾ ਲਾ ਕੇ ਛੱਡੀ ਹੁੰਦੀ। ਉਹ ਕਹਿੰਦੇ ਸਾਧੂਆਂ ਦੀ ਜਿਹੜੀ ਚਰਨ ਧੂੜ ਹੈ ਉਹ ਗਵਾਉਂਦੀ ਹੈ। ਇਸ ਕਰਕੇ ਇਹ ਤਾਂ ਜਿਹੜਾ ਸਤਸੰਗਤ ਵਿੱਚ ਆ ਕੇ ਸਿਮਰਨ ਵਾਲੇ ਦੀ ਕੋਈ ਸੇਵਾ ਟਹਿਲ ਕਰਨੀ ਹੈ, ਮਹਾਨ ਫਲਦਾਈ ਹੈ, ਤੀਰਥ ਯਾਤਰਾ ਨਾਲੋਂ ਜ਼ਿਆਦਾ ਫਲ ਹੈ। ਇਹ ਜਿਹੜੇ ਸਿਮਰਨ ਵਾਲੇ ਹੈ ਇਹ ਸਾਧੂ ਸੰਤ ਤਾਂ ਚੱਲਦਾ ਫਿਰਦਾ ਤੀਰਥ ਜੰਗਮ ਤੀਰਥ ਹੈ। ਇਹ ਗੁਰੂ ਕੇ ਸਿੱਖ ਸਤਸੰਗਤ ਕਰਦੇ ਅਤੇ ਸਿਮਰਨ ਕਰਦੇ, ਇਸ ਕਰਕੇ ਇਹਨਾਂ ਨੂੰ ਗੰਗਾ ਅਤੇ ਯਮੁਨਾ 'ਤੇ ਬਹੁਤੀ ਜਾਣ ਦੀ ਕੋਈ ਲੋੜ ਨਹੀਂ ਹੈ। ਇਹ ਤਾਂ ਕਰੇ ਹੀ ਸਿਮਰਨ ਕਰੀ ਜਾਂਦੇ, ਸਤਸੰਗਤ ਰਲ ਮਿਲ ਕੇ ਕਰੀ ਕਰਾਏ ਜਾਂਦੇ, ਘਰੇ ਤੀਰਥ ਬਣਿਆ ਹੋਇਆ ਇਹਨਾਂ ਦਾ। ਇਸ ਤਰ੍ਹਾਂ ਇਹ ਬਾਕੀ ਵੇਦ ਪੁਰਾਣ ਜਿਹੜਾ ਕੋਈ ਪੜ੍ਹਨਾ ਸੁਣਨਾ ਉਹਦੇ ਵਿੱਚ ਤਿੰਨਾਂ ਗੁਣਾਂ ਦਾ ਹੀ ਨਿਰਣਾ ਹੈ, ਤ੍ਰੈਗੁਣ ਵਿਸ਼ਿਆ ਵੇਦਾ। ਜਿਹੜੇ ਗੁਰੂ ਕੇ ਸਿੱਖ ਹੈ ਪ੍ਰੇਮ ਨਾਲ ਭਗਤੀ ਕਰਕੇ ਚੌਥੇ ਪਦ ਵਿੱਚ ਪਹੁੰਚ ਜਾਂਦੇ, ਉਹ ਤ੍ਰੈਗੁਣ ਅਤੀਤ ਹੋ ਜਾਂਦੇ। ਜਿਵੇਂ ਅੱਗੇ ਜਾ ਕੇ ਭਾਈ ਗੁਰਦਾਸ ਦੇ ਇਤਿਹਾਸ ਵਿੱਚ ਵੀ ਆ ਜਾਏ, ਜਦੋਂ ਆਪ ਜੀ ਕੰਸ਼ੀ ਗਏ ਸਨ, ਇਹਨਾਂ ਪੰਡਿਤਾਂ ਨੇ ਵੀ ਮਹਾਰਾਜ ਇਹ ਗੁਰਦਾਸ ਜੀ ਦੇ ਕੋਲ ਕਹਿੰਦੇ ਵੀ ਗੁਰੂ ਕਲਗੀਧਰ ਜੀ, ਇਹ ਗੁਰੂ ਨਾਨਕ ਦਾ ਸਿੱਖ ਪੰਥ ਸਾਰਾ ਵੇਦਾਂ ਪੁਰਾਣਾਂ ਤੋਂ ਉਲਟ ਹੋ ਕੇ ਆਪਣੀ ਮਨਮਰਜ਼ੀ ਅਨੁਸਾਰ ਕਰ ਕਰਾ ਰਿਹਾ ਹੈ। ਗੁਰੂਆਂ ਨੇ ਬਣੇ ਵੱਖਰੇ ਤੀਰਥ ਅੱਗੇ ਵੱਖਰੀ ਬਾਣੀ ਲਚ ਲਈ ਵੀ ਲੋੜ ਪਈ ਸੀ। ਜਦੋਂ ਵੇਦ ਪੁਰਾਣ ਹੈਗੇ ਸੀ, ਗਿਆਨ ਦਿੰਦੇ ਸੀ, ਇਹਨਾਂ ਦੇ ਹੁੰਦਿਆਂ ਫਿਰ ਬਾਣੀ ਕਿਉਂ ਰਚੀ? ਕਿ ਇਹ ਗਿਆਨ ਨਹੀਂ ਦਿੰਦੇ ਸੀ? ਬਾਣੀ ਜ਼ਿਆਦਾ ਗਿਆਨ ਬਖਸ਼ਦੀ ਹੈ। ਤੀਰਥ ਬਾਅਦ ਸੀ ਉਹਨਾਂ ਦੇ ਹੁੰਦਿਆਂ ਗੁਰੂ ਨੇ ਆਪਣੇ ਤੀਰਥ ਕਿਉਂ ਬਣਾ ਲਏ? ਆਪਣਾ ਵੱਖਰਾ ਕੋਈ ਮੰਤਰ ਜਾਪ ਕਿਉਂ ਕਰ ਲਿਆ? ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਵੀ ਕਾਰਨ ਸੀ, ਵੇਦਾਂ ਪੁਰਾਣਾਂ ਦਾ ਪੜ੍ਹਨ ਨੂੰ ਹਰ ਇੱਕ ਨੂੰ ਹੱਕ ਹਕੂਕ ਹੈ ਨਹੀਂ ਸੀ। ਇਹ ਤਾਂ ਐਸਾ ਲਿਖਿਆ ਪਿਆ ਵੀ ਜੇ ਕੋਈ ਸ਼ੂਦਰ ਹੋਵੇ, ਜਿੱਥੇ ਵੇਦ ਦੀ ਕਥਾ ਹੁੰਦੀ ਹੋਵੇ, ਕਿਤੇ ਉਹ ਸੁਣ ਨਾ ਜਾਵੇ, ਉਹ ਪਹਿਰੇਦਾਰ ਦੇ ਜਿਹੜਾ ਸਿੱਕਾ ਹੈ ਨਾ ਚੰਗੀ ਤਾਂ ਪਿਘਲਾ ਕੇ ਢਾਲ ਕੇ ਕੰਨਾਂ ਵਿੱਚ ਪਾ ਦੇਣਾ ਚਾਹੀਦਾ, ਕੰਨ ਬੰਦ ਕਰਨੇ ਚਾਹੀਦੇ ਉਹਦੇ। ਉਹ ਸੁਣਨਾ ਤਾਂ ਕੀ ਹੈ, ਜੇ ਉਹ ਸੁਣ ਜਿੱਥੇ ਸੁਣਨ ਵਾਲਾ ਕੋਈ ਖੜੋਤਾ ਵੀ ਹੈ ਨਾ, ਉਹ ਨਾ ਸੁਣ ਜਾਏ, ਇਹ ਹੈ ਸਖਤਾਈ। ਇਸ ਕਰਕੇ ਵੀ ਜਿਹੜੀ ਗੁਰਬਾਣੀ, ਇਸ ਨੂੰ ਹਰ ਇੱਕ ਪੜ੍ਹ ਸੁਣ ਸਕਦਾ ਹੈ ਅਤੇ ਉਹਦਾ ਇਹ ਅੰਕਸ ਹੈ ਵੀ ਇਹ ਸ਼ੂਦਰ ਤਾਂ ਬਿਲਕੁਲ ਨਹੀਂ ਸੁਣ ਸਕਦਾ ਵੇਦ ਬਾਣੀ, ਬਹਿਸ ਸੁਣ ਤਾਂ ਸਕਦਾ ਹੈ ਪਰ ਅੱਗੇ ਕਿਸੇ ਨੂੰ ਸੁਣੀ ਹੋਈ ਨਹੀਂ ਸੁਣਾ ਸਕਦਾ ਹੈ। ਛੱਤਰੀ ਵੇਦ ਬਾਣੀ ਪੜ੍ਹ ਸਕਦਾ ਹੈ ਪਰ ਕਿਸੇ ਨੂੰ ਅੱਗੇ ਪੜ੍ਹਾ ਨਹੀਂ ਸਕਦਾ ਹੈ। ਇੱਕ ਬ੍ਰਹਮਾ ਨਹੀਂ ਹੈ ਵੀ ਉਹ ਵੇਦ ਬਾਣੀ ਪੜ੍ਹੇ ਪੜ੍ਹਾਵੇ, ਸੁਣੇ ਸੁਣਾਏ, ਬਾਕੀ ਨੂੰ ਤਾਂ ਹਕੂਕ ਹੀ ਨਹੀਂ ਇਹਦਾ। ਇਸ ਕਰਕੇ ਵੀ ਮਹਾਰਾਜ ਨੇ ਇਹ ਬਾਣੀ, ਤੁਰਕੀ ਬਾਣੀ, ਸੱਚ ਕੀ ਬਾਣੀ ਰਚੀ, ਇਹਦਾ ਸਭਨ ਕੋਈ ਗਾਵੈ, ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ, ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਜਿਹੜਾ ਮਰਜ਼ੀ ਇਹਨੂੰ ਕੋਈ ਪੜ੍ਹ ਲੇ, ਕੋਈ ਸੁਣ ਲੇ, ਕੋਈ ਵਿਚਾਰ ਲੇ, ਕੋਈ ਦ੍ਰਿੜ ਕਰ ਲੇ, ਜਿਹੜਾ ਕਰ ਲੇਗਾ ਉਹਦਾ ਉਧਾਰ ਕਰ ਦੇ ਜੀ ਗੁਰਬਾਣੀ। ਬਾਕੀ ਤੀਰਥ ਯਾਤਰਾ 'ਤੇ ਵੀ ਵਈ ਬੈਨ ਸੀ, ਉੱਥੇ ਸਾਰੇ ਨਹੀਂ ਨਾ ਸਕਦੇ ਸੀ, ਸਿਰਫ ਹਿੰਦੂ ਹਿੰਦੂ ਤੁਹਾਡੇ ਤੀਰਥਾਂ 'ਤੇ ਜਾਂਦੇ, ਤੁਸੀਂ ਪੰਡਿਤ ਨਾ ਸਕਦੇ। ਕੋਈ ਹੋਰ ਮਤ ਦਾ ਹੋਰ ਫਿਰਕੇ ਦਾ ਹੋਵੇ ਉਹ ਤਾਂ ਨਹੀਂ ਤੁਹਾਡੇ ਤੀਰਥ 'ਤੇ ਨਾ ਸਕਦਾ ਹੈ। ਜੇ ਕੋਈ ਮੁਸਲਮਾਨ ਆ ਜਾਏ ਜਾਂ ਕੋਈ ਸ੍ਰੇਵੜਾ ਜੈਨੀ ਆ ਜਾਏ, ਲਿਬੜਿਆ ਤਿਬੜਿਆ ਤੁਸੀਂ ਗੁਰੂ ਨਾ ਹੋਈ, ਇਹ ਸਾਡੀ ਗੰਗਾ ਬਹੁਤ ਪਵਿੱਤਰ ਹੈ, ਇਹਦੇ ਵਿੱਚ ਤੂੰ ਸ੍ਰੇਵੜਾ ਨਹੀਂ ਨਾ ਸਕਦਾ, ਜੈਨੀ ਨਹੀਂ ਨਾ ਸਕਦਾ, ਮੁਸਲਾ ਨਹੀਂ ਨਾ ਸਕਦਾ ਹੈ। ਇੱਧਰ ਵੀ ਸਤਿਗੁਰੂ ਨੇ ਜਿਹੜੇ ਇਹ ਸਥਾਨ ਬਣਾਏ, ਇਸ ਨੂੰ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਹੱਕ ਹੈ ਕਿ ਜੈਦਰ ਆਵਤ ਜਾਤ ਕੋ ਹਟਕੈ ਨਾਹੀਂ ਕੋਈ, ਸੋਦਰ ਕੈਸੇ ਛੁੱਟ ਗਿਆ ਜੋ ਦਰ ਐਸਾ ਹੋਏ। ਇਹ ਵਾਹਿਗੁਰੂ ਦਾ ਸਾਰ ਸੰਗਤ ਰੂਪੀ ਦਰਵਾਜ਼ਾ ਹੈ, ਇਹੀ ਅਸਥਾਨ ਹੈ ਜਿੱਥੇ ਕੋਈ ਰੋਕ ਟੋਕ ਨਹੀਂ ਹੈ। ਸਿਰਫ ਇੰਨਾ ਤਾਂ ਵੀ ਗਲਤ ਨਸ਼ਾ ਨੁਸ਼ਾ ਨਾ ਖਾ ਕੇ ਆਵੇ ਜਾਂ ਨੰਗੇ ਸਿਰ ਨਾ ਆਵੇ, ਬਾਕੀ ਤਾਂ ਨਹੀਂ ਕਿਤੇ ਸਤਸੰਗਤ ਵਿੱਚੋਂ ਕੋਈ ਰੋਕ ਟੋਕ ਹੈ। ਪੁੱਛਦਾ ਨਹੀਂ ਕਰਦਾ ਵੀ ਤੂੰ ਮੁਸਲਮਾਨ ਹੈ ਕਿ ਈਸਾਈ ਹੈ ਕਿ ਜੈਨੀ ਹੈ ਕਿ ਮਜ਼੍ਹਬੀ ਹੈ ਕਿ ਰਵਿਦਾਸੀ ਹੈ, ਤੂੰ ਕੀ ਹੈ, ਮਰਾਸੀ ਹੈ ਕਿ ਚੰਡਾਲ ਹੈ। ਸਿੱਧਾ ਚਰਨ ਧੋ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਜਾਂਦਾ। ਇਸ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਵੀ ਇਹ ਮਹਾਰਾਜ ਨੇ ਇਸ ਕਰਕੇ ਵੱਖਰੇ ਅਸਥਾਨ ਬਣਾਏ, ਇਹਦੇ ਬਹੁਤ ਫਲ ਹੈ, ਉੱਧਰ ਬੈਨ ਹੈ, ਟੋਕਾ ਟਾਕੀ ਹੈ, ਇੱਧਰ ਕੋਈ ਰੋਕ ਟੋਕ ਨਹੀਂ। ਇਸ ਤਰ੍ਹਾਂ ਮਹਾਰਾਜ ਨੇ ਸਮਝਾਇਆ ਬਜਾਇਆ ਵੀ ਜਿਹੜੀ ਤੁਰਕੀ ਬਾਣੀ ਸੱਚ ਕੀ ਬਾਣੀ ਹੈ, ਇਹਦੇ ਪੜ੍ਹਨ ਸੁਣਨ ਦਾ ਤਾਂ ਬੜਾ ਫਲ ਹੈ। ਉੱਧਰ ਤਾਂ ਪਹਿਲਾਂ ਪੜ੍ਹੇਗਾ, ਜੇ ਵੇਦ ਪੜ੍ਹਨੇ ਆ ਫਿਰ ਵੇਦ ਦੇ 6 ਅੰਗ ਸਿੱਖਿਆ, ਨਰਕਤ, ਕਲਪ, ਸ਼ਿਕਸ਼ਾ, ਜੋਤਿਸ਼, ਵਿਆਕਰਨ, ਇਹ ਸਾਰੇ ਪਹਿਲਾਂ 6 ਭਾਗ 6 ਹਿੱਸੇ ਪੜ੍ਹਨੇ ਪੈਣਗੇ, ਫਿਰ ਕਿਤੇ ਵੇਦ ਪੜ੍ਹੂ। ਫਿਰ ਵੇਦ ਪੜ੍ਹ ਕੇ ਉਹਦੇ ਵਿੱਚੋਂ ਕੋਈ ਕਮਾਈ ਕਰੇ ਫਿਰ ਕਿਤੇ ਫਲ ਮਿਲੂ। ਯਾਨੀ ਇੰਨਾ ਕੁਛ ਕਰਨ ਤੋਂ ਬਾਅਦ ਫਿਰ ਕਿਤੇ ਜਦੋਂ ਕਮਾਈ ਕਰਦਾ ਫਿਰ ਮਿਲਦਾ। ਇੱਧਰ ਕਹਿੰਦੇ ਜਿਹੜੀ ਗੁਰਬਾਣੀ ਦੇ ਤਾਂ ਦਰਸ਼ਨ ਕਰਦਿਆਂ ਸਾਰੀ, ਜਿਹੜਾ ਸੁਣਦਾ ਉਹਦਾ ਵੀ ਉਧਾਰ, ਜਿਹੜਾ ਕਮਾ ਗਾਉਂਦਾ ਉਹਦਾ ਵੀ ਉਧਾਰ, ਜਿਹੜਾ ਪੜ੍ਹਦਾ ਉਹਦਾ ਵੀ ਉਧਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਂ ਦਰਸ਼ਨ ਕਰਦਿਆਂ ਹੀ ਚਾਰੇ ਫਲ ਪ੍ਰਾਪਤ ਦੇ, ਮੱਥਾ ਟੇਕਣ ਕਰਕੇ ਵੀ ਫਲ ਹੁੰਦਾ ਹੈ। ਵੇਦ ਪੁਰਾਣ ਸਿਮਰਤੀ ਨੂੰ ਮੱਥਾ ਟੇਕੀ ਜਾਏ ਕੁਝ ਨਹੀਂ ਮਿਲਦਾ, ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਦੱਸਿਆ। ਕੱਲ ਦੇ ਇਤਿਹਾਸ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਹਰਬੰਸ ਸਭੇ ਨੂੰ ਕਿਹਾ ਸੀ, ਫਿਰ ਇਹਦਾ ਮਨ ਮੰਨ ਗਿਆ, ਸਤਿਗੁਰੂ ਦੇ ਉੱਠ ਕੇ ਚਰਨੀ ਪੈ ਗਿਆ, ਸਿੱਖ ਸਜ ਗਿਆ, ਇਹ ਵੀ ਸਭ ਕੁਝ ਹਮੇ ਹੰਕਾਰ ਛੱਡ ਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਨਿਹਾਲ ਹੋਇਆ। ਸੋ ਇਹ ਪ੍ਰਸੰਗ ਆਪਾਂ ਸੁਣਿਆ ਸੀ, ਅੱਜ ਜਿਵੇਂ ਆਉਂਦਾ ਸੁਣੀਏ। ਨਿਤ ਸਿੱਖ ਦੇਸ਼ ਵਿਦੇਸ਼ਨ ਆਵੇ ਹੈ। ਸਤਿਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਵਾਕ ਵਿਖੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੇਰੇ ਗੁਰੂ ਕੇ ਸਿੱਖ ਸੇਵਕ ਹਮੇਸ਼ਾ ਦੇਸਾਂ ਪ੍ਰਦੇਸਾਂ ਤੋਂ ਚੱਲ ਚੱਲ ਕੇ ਆਉਂਦੇ ਹਨ। ਲੱਗੇ ਦਰਬ ਅਰਪਨ ਹਰ ਖਾਵੇ ਹੈ। ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਭੇਟਾ ਧੰਦੀ ਕਰਨ ਲੱਗ ਪਏ ਹੈ ਤੇ ਮਹਾਰਾਜ ਕੁਝ ਨਹੀਂ ਕਹਿੰਦੇ ਹੈ ਵੀ ਕਿਉਂ ਬਈ ਰੱਖ ਚੁੱਕ ਲੋ। ਇਉਂ ਜਦੋਂ ਮਹਾਰਾਜ ਦੇ ਅੱਗੇ ਭੇਟਾ ਧੰਦੀ ਕਰਨ ਲੱਗ ਪਏ ਤੇ ਸਤਿਗੁਰੂ ਸਾਹਿਬ ਜੀ ਉਹ ਮਾਇਆ ਨੂੰ ਗ੍ਰਹਿਣ ਕਰ ਲੈਂਦੇ, ਇਸ ਕਰਕੇ ਗੁਰਸਿੱਖ ਖੁਸ਼ ਹੁੰਦੇ ਹਨ। ਸ੍ਰੀ ਗੁਰੂ ਅਮਰਦਾਸ ਇੱਕ ਦਿਨ ਕੋ, ਕਿਉਂਕਿ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤਾਂ ਸਿਰਫ ਇੱਕ ਦਿਨ ਦਾ ਹੀ ਚੱਲੇ ਖਰਚ ਲੇ ਤਨਕ ਧਨ ਕੋ, ਲੇ ਤਨਕ ਧਨ ਕੋ ਕਹਿੰਦੇ ਥੋੜ੍ਹਾ ਜਿਹਾ ਤਾਨ ਜਾਂ ਇੰਨਾ ਕੁ ਤਾਂ ਲੈ ਲੈਂਦੇ ਸੀ ਜਿਹਦੇ ਨਾਲ ਇੱਕ ਦਿਨ ਦਾ ਖਰਚ ਚੱਲ ਪਏ, ਵਾਸ ਪਾਠ ਵਾਸਤੇ ਚਲੇ ਖਰਚ ਲੇ, ਇਤਨਾ ਕੁ ਧਨ ਖੋ ਇਉਂ ਵੀ ਹੋ ਜਾਂਦਾ ਹੈ ਅਤੇ ਚਲੇ ਖਰਚ ਲੇ ਤਨਕ ਧਨ ਤਨਕ ਧਨ ਖੋ ਇਤਨਾ ਕੁ, ਯਾਨੀ ਠੀਕ ਹੈ ਵੀ ਇੰਨਾ ਕੁ ਜਿਹਨੇ ਨਾਲ ਖਰਚ ਚੱਲ ਪਏ ਗੁਰੂ ਕਾ ਲੰਗਰ ਦਾ, ਉਹ ਨਾ ਕੁ ਧਨ ਮਹਾਰਾਜ ਗ੍ਰਹਿਣ ਕਰ ਲੈਂਦੇ ਸੀ। ਹਰ ਪਹਿ ਅਧਿਕ ਸੋ ਦੇਤ ਹਟਾਏ, ਜੇ ਗੁਰੂ ਕਾ ਸਿੱਖ ਕੋਈ ਬਹੁਤੀ ਮਾਇਆ ਭੇਟ ਕਰੇ ਤੇ ਸਤਿਗੁਰੂ ਜੀ ਹਟਾ ਦਿੰਦੇ ਸੀ, ਮੋੜ ਦਿੰਦੇ ਸੀ, ਨਹੀਂ ਲੈਂਦੇ। ਇਸ ਬਾਸਰ ਬਹੁ ਦੇਗ ਚਲਾਏ, ਅਸੂਲ ਸੀ ਵੀ ਦਿਨ ਹੋਵੇ ਰਾਤ ਹੋਵੇ ਲੰਗਰ ਪਾਣੀ ਜ਼ਿਆਦਾ ਚਲਾਉਂਦੇ, ਲੰਗਰ ਜ਼ਿਆਦਾ ਚਲਾਉਂਦੇ ਸਭ ਨੂੰ ਛਕਾਉਂਦੇ। ਸੰਚਹ ਕਰਿਓ ਨਾ ਘਰ ਘਰ ਮਹਿ ਏਤੋ, ਇਤਨਾ ਕੁ ਜਿਹੜਾ ਧਨ ਹੈ ਸਤਿਗੁਰੂ ਜੀ ਨੇ ਘਰ ਦੇ ਵਿੱਚ ਨੀ ਇਕੱਠਾ ਕੀਤਾ। ਇੱਕ ਦਿਵਸ ਭੋਜਨ ਹੋਏ ਜੇਤੋ, ਜਿੰਨਾ ਕੁ ਇੱਕ ਦਿਨ ਵਿੱਚ ਭੋਜਨ ਬਣ ਜਾਏ ਉਹਨਾਂ ਕੁ ਧਨ ਰੋਜ਼ ਦਾ ਰੋਜ਼ ਆਪ ਜੀ ਲੈ ਲੈਂਦੇ ਸੀ। ਆਏ ਨਿਤਾ ਪ੍ਰਤ ਹੋਏ ਗੁਜਰਾਨਾ, ਹਮੇਸ਼ਾ ਕਹਿੰਦੇ ਧਨ ਆ ਜਾਂਦਾ, ਰਸਤਾ ਬੱਸਾਂ ਦੇ ਗੱਡੇ ਖੜੇ ਰਹਿੰਦੇ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ। ਨਿਜ ਸਰੀਰ ਲੱਗ ਆਸ ਪ੍ਰਣ ਠਾਨਾ, ਆਪਣੇ ਸਰੀਰ ਤੱਕ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦਾ ਪਰਨ ਜਿਹੜਾ ਧਾਰਨ ਕੀਤਾ ਵੀ ਇੱਕ ਦਿਨ ਦਾ ਸਿਰਫ ਲੰਗਰ ਲਈ ਹੀ ਤਾਂ ਲੈਂਦੇ ਸਨ। ਚਤੁਰਥ ਪਾਤ ਸ਼ਾਹ ਗੁਣ ਖਾਨੀ, ਨਿਜੇ ਗੁਣਾਂ ਦੇ ਖਾਣ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਨ। ਸੇਵਾ ਲਖਮੀ ਕੀ ਨ ਮਹਾਨੀ, ਜਿਹੜੀ ਇਹ ਪਰਮੇਸ਼ਰ ਦੀ ਮਾਇਆ ਇਸ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਬੜੀ ਸੇਵਾ ਕੀਤੀ। ਤੀਨ ਗੁਰਨ ਕੋ ਜਾਚਤ ਰਹੀ, ਪਹਿਲਾਂ ਵੀ ਜਿਹੜੀ ਇਹ ਪਰਮੇਸ਼ਰ ਦੀ ਮਾਇਆ ਤਿੰਨੇ ਸਤਿਗੁਰਾਂ ਦੇ ਪਾਸ ਮੰਗ ਕਰਦੀ ਰੇ ਕਿ ਮਹਾਰਾ ਮੈਨੂੰ ਮਾਇਆ ਨੂੰ ਚਰਨੀ ਲਾਵੋ ਤੇ ਸਫਲ ਕਰੋ ਜੀ। ਤੋ ਸਮੀਪ ਕਰੀ ਕਿਮ ਨਹੀਂ, ਭਾਵੇਂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮਾਇਆ ਨੂੰ ਨੇੜੇ ਨੀ ਕੀਤਾ ਹੈ, ਮਾਇਆ ਨੂੰ ਨੇੜੇ ਨੀ ਆਉਣ ਦਿੱਤਾ ਹੈ। ਮਹਾਬਲੀ ਜੋਧਾ ਇਹੋ ਬੈਸੇ, ਇਹ ਹੁਣ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮਹਾਨ ਵਰੇ ਬਲੀ ਜੰਗੀ ਯੋਧੇ ਇਹ ਗੁੱਤਾ ਗੱਦੀ ਦੇ ਤਖ਼ਤ ਉੱਪਰ ਬੈਠ ਗਏ ਨੇ। ਜਾਂਚਨ ਲਖਮੀ ਕੋ ਲੱਖ ਤੈਸੇ, ਉਸੇ ਤਰ੍ਹਾਂ ਇਹ ਮਾਇਆ ਦੀ ਵੀ ਜਾਂਚਨਾ ਮੰਗ ਜਾਣ ਕੇ ਮਹਾਰਾ ਮੈਨੂੰ ਗੁਰੂ ਘਰ ਦੇ ਵਿੱਚ ਪ੍ਰਵਾਨ ਕਰੋ, ਚਰਨੀ ਲਾਓ। ਅੰਗੀਕਾਰ ਕਰੀ ਤਬ ਆਈ, ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿੰਦੇ ਮਾਇਆ ਨੂੰ ਅੰਗੀਕਾਰ ਕਰ ਲਿਆ, ਗ੍ਰਹਿਣ ਕਰ ਲਿਆ ਵੀ ਚੰਗਾ ਹੁਣ ਤੂੰ ਆ ਜਾ ਗੁਰੂ ਘਰ ਦੇ ਵਿੱਚ ਤੇ ਆਪਣੇ ਆਪ ਨੂੰ ਸਫਲੀ ਕਰ ਲੈ। ਤਦੋਂ ਮਾਇਆ ਫਿਰ ਆ ਗਈ ਖੁੱਲੀ ਡੁੱਲੀ। ਅਰਪਹਿ ਆਨ ਸਿੱਖਿਆ ਸਮੁਦਾਇ, ਜਿੰਨੇ ਸਮੂਹ ਸਿੱਖ ਸੇਵਕ ਬੇਅੰਤ ਬੇਅੰਤ ਭੇਟਾ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਕਰਦੇ ਹਨ। ਮਾਇਆ ਮਹਿ ਅਲੇਪ ਨਿਤ ਐਸੇ, ਕਿੰਨੀ ਮਾਇਆ ਆਈ ਜਾਏ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ, ਕਹਿੰਦੇ ਮਾਇਆ ਵਿੱਚ ਇਸ ਤਰ੍ਹਾਂ ਮਹਾਰਾਜ ਨਿਰਲੇਪ ਰਹਿੰਦੇ ਵੱਖਰੇ ਰਹਿੰਦੇ। ਜਲ ਕਨ ਕਮਲ ਛੁਬੈ ਨਹਿ ਜੈਸੇ, ਜਲਦੇ ਜਿਹੜੇ ਕਿਣਕੇ ਹੈ ਪਾਣੀ ਦੇ ਤੋਕੇ ਹੈ ਕਮਲ ਨੂੰ ਕਿਵੇਂ ਵੀ ਛੋਹ ਨਹੀਂ ਸਕਦੇ ਹੈ, ਕਮਲ ਦੇ ਉੱਪਰ ਪਾਣੀ ਦਾ ਅਸਰ ਨਹੀਂ ਹੁੰਦਾ, ਉਹ ਨਿਰਲੇਪ ਰਹਿੰਦਾ। ਇਸ ਤਰ੍ਹਾਂ ਗੁਰੂ ਮਹਾਰਾਜ ਮਾਇਆ ਪਦਾਰਥਾਂ ਵਿੱਚ ਕਮਲ ਵਾਂਗੂ ਨਿਰਲੇਪ ਰਹਿੰਦੇ, ਪਦਾਰਥ ਦਾ ਕੋਈ ਅਸਰ ਨਹੀਂ ਹੈ। ਪ੍ਰਿਥਿਆ ਰਹਿਣ ਸਮੀਪੀ ਲਾਗਿਓ, ਸਵੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਬਹੁਤੀ ਮਾਇਆ ਆਉਂਦੀ ਦੇਖ ਕੇ ਜਿਹੜਾ ਪ੍ਰਿਥੀ ਚੰਦ ਵੱਡਾ ਪੁੱਤਰ ਸੀ ਉਹ ਸਤਿਗੁਰੂ ਦੇ ਨੇੜੇ ਤੇੜੇ ਰਹਿਣ ਲੱਗ ਪਿਆ ਹੈ। ਧਨ ਆਗਮ ਤੇ ਮਨ ਅਨੁਰਾਗਿਓ, ਖੁੱਲਾ ਧਨ ਆਉਂਦਾ ਹੈ, ਬੜਾ ਇਹ ਪ੍ਰੇਮੀ ਪਿਆਰਾ ਹੋ ਗਿਆ, ਧੰਦਾ ਪੁੱਤ ਬਣ ਬੈਠਾ। ਸਰਬ ਸੰਭਾਰ ਹੈ ਦੇਗ ਚਲਾਵੈ, ਗੁਰੂ ਰਾਮਦਾਸ ਸਾਹਿਬ ਜੀ ਤਾਂ ਮੱਥਾ ਟੇਕੀ ਜਾਂਦੇ ਆ, ਕੋਈ ਨਿਗਾਹ ਨੀ ਕਰਦੇ, ਕੋਈ ਚੁੱਕਦੇ ਨੀ, ਹੱਥ ਨੀ ਲਾਉਂਦੇ ਹੈ, ਤੇ ਇਹ ਪ੍ਰਿਥੀ ਚੰਦ ਧਨ ਸੰਭਾਲਦਾ ਹੈ, ਤੇ ਲੰਗਰ ਚਲਾਉਂਦਾ ਹੈ। ਕਾਜ ਅਪਰ ਹੋਵੇ ਸੋ ਨਿਰਭਾਵ ਹੈ। ਹੋਰ ਜਿਹੜੇ ਗੁਰੂ ਘਰ ਦੇ ਕੰਮ ਹੈ, ਕੋਈ ਇਮਾਰਤਾਂ ਬਣਾਉਣੀਆਂ, ਸਿਰਫ ਪੌਦੇ ਨੇ ਲੈਣੇ, ਉਹ ਸਾਰੇ ਪਿਰਥੀ ਚੰਦੀ ਨਿਭਾਉਂਦਾ ਪੂਰੇ ਕਰਦਾ ਹੈ। ਮਹਾਦੇਵ ਮਨ ਮਸਤ ਰਹੰਤਾ। ਜਿਹੜਾ ਮਹਾਦੇਵ ਹੈ ਗੁਰੂ ਰਾਮਦਾਸ ਸਾਹਿਬ ਜੀ ਜਾਂ ਸਾਹਿਬ ਜ਼ਿਆਦਾ, ਉਹ ਤਾਂ ਮਨ ਵਿੱਚ ਮਸਤੀ ਰਹਿੰਦਾ, ਮਸਤਾ ਨਹੀਂ ਰਹਿੰਦਾ, ਉਹ ਨੀ ਕੋਈ ਕਹਿੰਦਾ ਸੁਣਦਾ ਬੋਲਦਾ ਚੱਲਦਾ। ਹਾਨ ਲਾਭ ਕੋ ਕੁਛ ਨਾ ਗਣਨਤਾ। ਮੈਨੂੰ ਨਫ਼ਾ ਹੋ ਗਿਆ ਕਿ ਨੁਕਸਾਨ ਹੋ ਰਿਹਾ, ਲਾਭ ਹੋ ਰਿਹਾ ਕਿ ਘਾਟਾ ਪੈ ਰਿਹਾ, ਨੀ ਕੁਝ ਗਿਣਦਾ ਮਿਣਦਾ ਵਿਚਾਰਦਾ ਹੀ ਨੀ, ਇਹਨੂੰ ਨਫ਼ਾ ਨੁਕਸਾਨ ਇੱਕੋ ਜਿਹੀ ਹੈ। ਹਿਰਦੇ ਪ੍ਰੇਮ ਪਿਤ ਗੁਰ ਕੋ ਭਾਰੀ। ਜੋ ਛੋਟੇ ਸਾਹਿਬਜ਼ਾਦੇ ਹਨ ਉਹਨਾਂ ਦੇ ਹਿਰਦੇ ਵਿੱਚ ਪਿਤਾ ਗੁਰੂ ਜੀ ਦਾ ਭਾਰੀ ਪ੍ਰੇਮ ਹੈ। ਸ੍ਰੀ ਅਰਜਨ ਜੀ ਭਗਤ ਸੰਭਾਰੀ। ਛੋਟੇ ਸਾਹਿਬਜ਼ਾਦੇ ਸ੍ਰੀ ਅਰਜਨ ਦੇਵ ਜੀ ਜਿਨ੍ਹਾਂ ਨੇ ਕਹਿੰਦੇ ਭਗਤੀ ਸੰਭਾਲੀ ਹੋਈ, ਭਗਤੀ ਵਿੱਚ ਲੱਗੇ ਰਹਿੰਦੇ ਹਨ। ਜਨਨੀ ਭਾਨੀ ਕੇ ਅਨੁਸਾਰੇ। ਆਪਣੀ ਮਾਤਾ ਜਿਹੜੀ ਭਾਨੀ ਜੀ ਹੈ ਉਹਦੇ ਹਮੇਸ਼ਾ ਆਗਿਆ ਅਨੁਸਾਰ ਚਲਦੇ। ਬੰਧਨ ਕਰ ਹੈ ਸੇਵ ਕੋ ਧਾਰੇ। ਅੰਮ੍ਰਿਤ ਵੇਲੇ ਉੱਠ ਕੇ ਮਾਂ ਨੂੰ ਮੱਥਾ ਟੇਕਦੇ ਹੈ, ਇਸੇ ਤਰ੍ਹਾਂ ਸੇਵਾ ਵੀ ਕਰਦੇ ਹੈ। ਸੁਖਚਤ ਰਹੇ ਪਿਤਾ ਤੇ ਮਨ ਮਹਿ। ਹਾਂ, ਗੁਰੂ ਸ੍ਰੀ ਅਰਜਨ ਦੇਵ ਜੀ ਮਹਾਰਾਜ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜਿਲੋਂ ਮਨ ਕਰਕੇ ਸੁਖ ਚ ਸੰਕੋਚ ਕਰਦੇ ਰਹਿੰਦੇ। ਵਿਵਹਾਰੀ ਕਿਮ ਭਏ ਨ ਧਨ ਮਹਿ। ਜਿਵੇਂ ਬਿਰਸੀ ਚੰਦ ਧੰਦਾ ਵਿਵਹਾਰੀ ਬਣਿਆ, ਲੈਣ ਦੇਣ ਕਰਦਾ ਹੈ, ਤੇ ਗੁਰੂ ਅਰਜਨ ਦੇਵ ਜੀ ਧੰਦੇ ਵਿਵਹਾਰੀ ਨਹੀਂ ਹੋਏ, ਕੋਈ ਮਾਇਆ ਚੁੱਕਦੇ ਨਹੀਂ ਹੈ, ਕਿਸੇ ਪਾਸੇ ਦੇਣ ਲੈਣ ਨਹੀਂ ਕਰਦੇ। ਅਲਪ ਬੈਸ ਮਹਿ ਸਾਗਰੇ ਜਾਨ ਹੈ। ਜਿਹੜੇ ਗੁਰੂ ਕੇ ਸਿੱਖ ਹੈ ਵੀ ਇਹ ਸ੍ਰੀ ਅਰਜਨ ਦੇਵ ਜੀ ਉਮਰ ਵਿੱਚ ਅਜੇ ਛੋਟੇ ਹੈ, ਉਹ ਜਾਣਦੇ ਹੈ। ਯਾਂ ਤੇ ਨਹਿ ਵਿਵਹਾਰ ਪਛਾਨ ਹੈ। ਉਮਰ ਵਿੱਚ ਛੋਟੇ ਹੈ, ਜਿਸ ਕਰਕੇ ਵੀ ਜਿਹੜਾ ਮਾਇਆ ਕਰਕੇ ਲੈਣ ਦੇਣ ਕਰੀਦਾ ਹੈ ਉਹ ਇਹ ਨਹੀਂ ਅਜੇ ਪਛਾਣਦੇ ਹਨ। ਪਿਤਾ ਗੁਰੂ ਸਭ ਜਾਨ ਪ੍ਰੀਤ। ਹਾਂ, ਜਿਹੜੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਉਹ ਛੋਟੇ ਸਾਹਿਬਜ਼ਾਦੇ ਸ੍ਰੀ ਅਰਜਨ ਦੇਵ ਜੀ ਦੀ ਪ੍ਰੀਤੀ ਨੂੰ ਜਾਣਦੇ। ਜਿਮ ਵਰਤਤ ਜਨ ਗਨ ਕੇ ਚੀਤ। ਇਸ ਤਰ੍ਹਾਂ ਅਰਜਨ ਦੇ ਮਹਾਰਾਜ ਜੀ ਦੇ ਜਾਂ ਸੂ ਜਨਾ ਦੇ ਗਨਾ ਚਿੱਤ ਵਿੱਚ ਵਰਤੀ ਉਹਨੂੰ ਜਾਣਦੇ ਹਨ। ਸੋਡੀ ਬੰਸ਼ ਵਿਭੂਖਣ ਹੋਵਹਿ। ਗੁਰੂ ਰਾਮਦਾਸ ਸਾਹਿਬ ਜੀ ਇਹ ਜਾਣਦੇ ਵੀ ਜਿਹੜੇ ਛੋਟੇ ਸਪੁੱਤਰ ਹੈ ਸ੍ਰੀ ਅਰਜਨ ਦੇਵ ਜੀ, ਇਹ ਤਾਂ ਸੋਡੀਆਂ ਬੰਸ਼ ਦੇ ਗਹਿਣਾ ਹੋ ਜਾਣਗੇ, ਮੁਕਟ ਹੋਣਗੇ। ਕਰੇ ਆ ਵੀ ਸਾਰੇ ਗੁਣਾਂ ਵਿੱਚ ਨਿਪੁੰਨ ਹਨ। ਨਿਜ ਕੁਲ ਮਹਿ ਰਾਖਹਿ ਗੁਰਿਆਈ। ਇਹ ਵੀ ਗੁਰੂ ਰਾਮਦਾਸ ਜੀ ਜਾਣਦੇ ਹਨ ਵੀ ਜਿਹੜੀ ਗੁਰੂ ਨਾਨਕ ਦੀ ਗੁਰਤਾ ਗੱਦੀ ਆਪਣੀ ਸੋੜ ਕੁਲ ਵਿੱਚ ਇਹ ਰੱਖ ਲੈਣਗੇ। ਜਾਨ ਨਾ ਦੇਹੇ ਕਰਹਿ ਥਿਰ ਤਾਈ। ਇੱਥੇ ਸੋੜ ਕੁਲ ਵਿੱਚ ਇਹ ਕਹਿੰਦੇ ਦੰਦੀ ਤਖ਼ਤ ਨੂੰ ਇਸ਼ਤ ਰੱਖਣਗੇ, ਕਿਤੇ ਹੋਰ ਦਾਸ ਕੋਲ ਨਹੀਂ ਜਾਣ ਦੇਣਗੇ। ਅਪਰ ਲੋਕ ਪ੍ਰਿਥੀਏ ਕੋ ਜਾਨ ਹੈ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਤੋਂ ਬਗੈਰ ਹੋਰ ਜਿੰਨੇ ਬਾਕੀ ਲੋਕ ਪਿਰਥੀ ਚਾਂਦੀ ਨੂੰ ਜ਼ਿਆਦਾ ਸਿਆਣਾ ਸਮਝਦੇ। ਸਭ ਵਿਵਹਾਰ ਮਹਾਨ ਪਛਾਣ ਹੈ। ਪਛਾਣੇ ਵੀ ਪਛਾਣਦੇ ਆ ਵੀ ਸਾਰੇ ਵਿਵਹਾਰਾਂ ਵਿੱਚ ਜਿਹੜਾ ਪਿਰਥੀ ਚੰਦ ਵੀ ਸਿਆਣਾ ਹੈ। ਪਿਤਾ ਸਮੀਪੀ ਨਿਸ ਦਿਨ ਰਹੇ। ਬਾਕੀ ਗੁਰੂ ਰਾਮਦਾਸ ਸਾਹਿਬ ਜੀਰਾ ਦੇ ਕੋਲੇ ਹਮੇਸ਼ਾ ਹੀ ਰਹਿੰਦਾ ਹੈ। ਦੇਣ ਲੈਣ ਸਗਰੋ ਨਿਰਬਹਿ। ਗੁਰਸਿੱਖਾਂ ਕੋਲੋਂ ਮਾਇਆ ਲੈਣੀ, ਫਿਰ ਉਹਨਾਂ ਨੂੰ ਸੁਰੋ ਪੋ ਦੇਣੇ, ਇਹ ਸਾਰਾ ਅੱਗੇ ਹੋ ਕੇ ਪ੍ਰਿਥੀ ਚੰਦੀ ਨਿਭਾਉਂਦਾ ਹੈ। ਸਭ ਵਿਵਹਾਰ ਨਮਹਿ ਸਾਵਧਾਨੇ। ਜਿੰਨੇ ਕਹਿੰਦੇ ਗੁਰੂ ਘਰ ਦੇ ਕਾਰ ਵਿਹਾਰ, ਉਹਨਾਂ ਵਿੱਚ ਕਹਿੰਦੇ ਬੜਾ ਸਾਵਧਾਨ, ਬੜਾ ਹੁਸ਼ਿਆਰ, ਬੜਾ ਤਕੜਾ ਹੈ। ਕਰ ਹੈ ਕਾਰ ਪਿਤ ਕੋ ਨਾ ਬਖਾਨੇ। ਕਈ ਵਾਰੀ ਤਾਂ ਐਸਾ ਵੀ ਕਰਦਾ, ਮਨ ਮਰਜ਼ੀ ਵੀ ਕਰਦਾ, ਕਹਿੰਦੇ ਪਿਤਾ ਸਤਿਗੁਰੂ ਰਾਮਦਾਸ ਜੀ ਨੂੰ ਕਹਿੰਦੇ ਨੀ, ਦੱਸਦੇ ਨੀ, ਆਪਣੀ ਮਨ ਮਰਜ਼ੀ ਨਾਲ ਹੀ ਲੈਣ ਦੇਣ ਕਰੀ ਜਾਂਦਾ। ਸਤਿਗੁਰ ਕਹੈ ਨਾ ਕੈਸੇ ਤਾਹੂ। ਤਾਂ ਵੀ ਸਤਿਗੁਰੂ ਰਾਮਦਾਸ ਸਾਹਿਬ ਜੀ ਪ੍ਰਿਥੀ ਚੰਦ ਨੂੰ ਕੁਝ ਨੀ ਕਹਿੰਦੇ ਹਨ। ਉਪਦੇਸ਼ਤ ਥਿਤ ਸਿੱਖ ਨਾਹੂ। ਹਾਂ, ਜਦ ਇੱਥੇ ਸਿੱਖ ਸੇਵਕ ਜੀ ਬਾਣ ਵਿੱਚ ਹਨ ਉੱਥੇ ਇਸਤ ਹੋ ਕੇ ਉਪਦੇਸ਼ ਹਮੇਸ਼ਾ ਜ਼ਰੂਰ ਦਿੰਦੇ। ਬਾਕੀ ਪਿਰਥੀ ਚੰਦ ਨੂੰ ਵੀ ਤੂੰ ਕਿੱਥੇ ਮਾਇਆ ਵਰਤਦਾ ਹੈ, ਕਿੰਨੀ ਤੇਰੇ ਕੋਲ ਆਏ ਨੀ ਕੁੱਝ ਕਰਦੇ ਸੁਣਦੇ। ਇੱਕ ਦਿਨ ਸੰਗਤ ਭਈ ਕਨੇਰੀ। ਇੱਕ ਦਿਨ ਦੀ ਗੱਲ ਹੈ, ਸ੍ਰੀ ਗੋਇੰਦਵਾਲ ਵਿਖੇ ਬਹੁਤੀ ਸੰਗਤ ਇਕੱਠੀ ਹੋ ਗਈ। ਸੁਣਿਓ ਚਹਿ ਭਾਨੀ ਗੁਰ ਕੇਰੀ, ਸੁਣਿਓ ਚਹਿ ਬਾਨੀ ਗੁਰ ਕੇਰੀ। ਹਾਂ, ਸਾਰੀ ਸੰਗਤ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰਮਨ ਤੋਂ ਬਾਣੀ ਬਚਨ ਸੁਣਿਆ ਚਾਹੁੰਦੇ ਹਾਂ। ਲੱਗਿਓ ਦੀਵਾਨ ਸਥਾਨ ਮਹਾਨ। ਇਸ ਤਰ੍ਹਾਂ ਜਿਹੜਾ ਮਹਾਨ ਅਸਥਾਨ ਹੈ ਬੋਲੀ ਸਾਹਿਬ ਦੇ ਕੋਲ, ਇੱਥੇ ਦੀਵਾਨ ਲੱਗ ਗਿਆ ਹੈ। ਗੁਰਮੁਖ ਸਿੱਖਿਆ ਸੋ ਮਿਲੇ ਸੁਜਾਨ। ਉਹ ਦੀਵਾਨ ਦੇ ਜਿਹੜੇ ਸੂਰ ਸੁਜਾਨ ਗੁਰੂ ਕੇ ਸਿੱਖ ਮਿਲ ਗਏ, ਇਕੱਠਿਆਂ ਹੋ ਗਏ। ਗਨ ਚਕੋਰ ਜਨ ਭਏ ਅਸਿੱਖ। ਕਹਿੰਦੇ ਬਹੁਤੇ ਜਿਹੜੇ ਚਕੋਰ ਹੈ ਗਿਣਤੀ ਵਿੱਚ ਇਕੱਠਿਆਂ ਹੋ ਜਾਣ ਇੱਕ ਜਗ੍ਹਾ। ਸਤਿਗੁਰ ਬਦਨ ਚੰਦ ਕੋ ਦੇਖੈ। ਹਾਂ, ਗੁਰੂ ਮਹਾਰਾਜ ਦੇ ਜਿਹੜੇ ਸਿੱਖ ਸੇਵਕ ਚਕੋਰਾਂ ਵਾਂਗ ਇਕੱਠੇ ਹੋ ਗਏ ਹੈ, ਵੀ ਸਤਿਗੁਰੂ ਪੂਰਨਮਾਸੀ ਦੇ ਚੰਦਰਮਾ ਵਾਂਗ ਉਹਨਾਂ ਦਾ ਮੁੱਖ ਹੈ, ਉਹਨੂੰ ਅਸੀਂ ਤੱਕੀਏ ਦਰਸ਼ਨ ਕਰੀਏ ਚਾਹੁੰਦੇ ਹਾਂ। ਚਾਤ੍ਰਿਕ ਬਿੰਦ ਤਿਖਾ ਤਰ ਲਹਿ ਬਹੁ ਲਹਿ। ਕਹਿੰਦੇ ਬਹੁਤੇ ਜਿਹੜੇ ਪਪੀਹੇ ਆ ਉਹਨਾਂ ਨੂੰ ਤੇ ਨਾਲ ਵਿਆਕੁਲ ਹੋਇਆ ਵੇਖ ਕੇ। ਗੁਰ ਘਨ ਤੇ ਉਪਦੇਸ਼ ਬੂੰਦ ਚਹਿ। ਗੁਰੂ ਮਹਾਰਾਜ ਰੂਪ ਬੱਦਲ ਦੇ ਕੋਲੋਂ ਉਪਦੇਸ਼ ਰੂਪ ਜਿਹੜੀ ਸਵੰਤੀ ਬੂਤ ਚਾਹੁੰਦੇ ਆ ਗੁਰੂ ਕੇ ਸਿੱਖ ਸੇਵਕ। ਸਭ ਸਿੱਖਿਆ ਨਕੀ ਲੱਖ ਕਰ ਲਾਲਸ। ਜਿੰਨੇ ਗੋਇੰਦਵਾਲ ਵਿੱਚ ਸਿੱਖ ਸੇਵਕ ਇਕੱਠੇ ਹੋਏ ਆ, ਸਾਰੇ ਮਨਾਂ ਦੀ ਚਾਹ ਨਾ ਜਾਣ ਕੇ ਲਾਗੇ ਸਤਿਗੁਰ ਕਹਿਣ ਕਿਰਪਾਲਸ। ਦੀਵਾਨ ਵਿੱਚ ਬੈਠੇ ਹੋਏ ਦਿਆਲੂ ਕਿਰਪਾਲੂ ਸਤਿਗੁਰੂ ਜੀ ਫਿਰ ਕਹਿਣ ਲੱਗੇ, ਉਪਦੇਸ਼ ਬਖਸ਼ਣ ਲੱਗੇ। ਜੇ ਕੋ ਮੇਰੋ ਸਿੱਖ ਕਹਾਵੈ। ਕਹਿੰਦੇ ਹੇ ਵੀ ਗੁਰਸਿੱਖ ਹੋ ਜੋ ਕਿ ਸਾਡੇ ਗੁਰੂ ਨਾਨਕ ਸਾਹਿਬ ਦਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੋਵੇ। ਸੁਭਗਤ ਅੰਤ ਸਮੈ ਲਲਚਾਵੈ। ਇਹ ਲਾਲਚ ਕਰਦਾ, ਇਹ ਚਾਹਨਾ ਰੱਖਦਾ ਵੀ ਆਉਂਦੇ ਸਮੇਂ ਮੇਰੀ ਚੰਗੀ ਗਤੀ ਚੰਗਾ ਹਾਲ ਹੋਵੇ, ਮੈਂ ਔਖਾ ਨਾ ਹੋਵਾਂ ਮਰਨ ਸਮੇਂ। ਸੇਵਾ ਕਰਨ ਵਿਖੈ ਚਿਤ ਕਰੈ। ਉਹ ਜਿਹੜਾ ਗੁਰੂ ਘਰ ਸਿੱਖ ਹੈ ਨਾ, ਕਹਿੰਦੇ ਗੁਰੂ ਘਰ ਦੀ ਜਿਹੜੀ ਸੇਵਾ ਉਹ ਕਹਿੰਦੇ ਚਿਤ ਲਾ ਕੇ ਕਰੇ। ਔਰ ਹੰਕਾਰ ਨਾ ਕਬਹੂ ਧਰੈ। ਇਹ ਕਹਿੰਦੇ ਸੇਵਾ ਕਰਦਾ ਗੁਰੂ ਘਰ ਦੀ, ਹਿਰਦੇ ਵਿੱਚ ਕਦੇ ਕੋਈ ਹੰਕਾਰ ਨਾ ਧਰੇ, ਕਿਉਂਕਿ ਗੁਰਸੇਵਾ ਤਪਾ ਸਿਰ ਤਪ ਸਾਰ ਹੈ। ਅਪਰ ਜੁਗਨ ਮਹਿ ਤਪ ਕੋ ਤਾਪ ਹੈ। ਜਿਹੜਾ ਸਰਜਗ ਸੀ ਤ੍ਰੇਤਾ ਦੁਆਪਰ ਸੁਯੁਗ ਜੀ, ਉਹਦੇ ਵਿੱਚ ਜਿਹੜੇ ਜੁਗਾਂ ਵਿੱਚ ਲੋਕ ਜਿਹੜਾ ਤਪ ਹੈ ਤਪਨਾ ਕਰਦੇ, ਜਾਣੀ ਤਪ ਨੂੰ ਕਰਦੇ ਸਨ। ਸਹਿ ਕਸ਼ਟ ਬਹੁ ਵਿਧ ਤਨ ਆਪਨ। ਆਪਣੇ ਸਰੀਰ ਦੇ ਵਿੱਚ ਬਹੁਤ ਤਰ੍ਹਾਂ ਦੇ ਕਹਿੰਦੇ ਦੁੱਖ ਸਹਾਰ ਦੇ, ਕਿਤੇ ਅੰਨ ਜਲ ਛੱਡ ਕੇ ਭੁੱਖੇ ਤਿਹਾਏ, ਕਿਤੇ ਜੰਗਲਾਂ ਵਿੱਚ ਜਾ ਕੇ, ਕਿਤੇ ਪੁੱਠੇ ਲੜਕੇ, ਕਿਤੇ ਵਰਤ ਵਰਤੇ ਰੱਖ ਕੇ, ਤਰ੍ਹਾਂ ਤਰ੍ਹਾਂ ਦੇ ਨਾਲ ਸਰੀਰ ਨੂੰ ਔਖੇ ਕਰਕੇ ਦੁੱਖ ਸਹਾਰੇ ਸਨ। ਨਿਰਮਲ ਅੰਤਹ ਕਰਨ ਕਰੇ ਹੈ। ਇਸ ਤਰ੍ਹਾਂ ਕਹਿੰਦੇ ਔਖੇ ਹੋ ਕੇ ਤਪ ਜੇ ਤਾ ਕੇ ਆਪਣੇ ਅੰਤਹ ਕਰਨ ਨੂੰ ਮਨ ਬੁੱਧ ਨੂੰ ਨਿਰਮਲ ਕਰਦੇ ਸਨ। ਵੈ ਨਿਸ਼ਕਾਮ ਆਨੰਦ ਥਿਰੇ ਹੈ। ਉਹਨਾਂ ਵਿੱਚੋਂ ਜਿਹੜਾ ਨਿਸ਼ਕਾਮੀ ਹੁੰਦਾ ਉਹ ਆਨੰਦ ਵੀ ਟਿਕਦਾ ਸੀ, ਸਕਾਮੀ ਤਾਂ ਫਿਰ ਰਹਿ ਜਾਂਦੇ ਸੀ ਖਾਲੀ। ਸੋ ਤਪ ਕੋ ਅਬ ਸਮਾ ਨ ਜਾਣਾ। ਜਿਹੜਾ ਜੰਗਲਾਂ ਵਿੱਚ ਜਾ ਕੇ ਤਪ ਕਰਨਾ, ਜਲ ਧਾਰੇ ਧੂਣੇ ਤਪਨੇ ਪੁੱਠੇ ਲੜਕਣਾ ਹੈ, ਕਹਿੰਦੇ ਹੁਣ ਕਲਯੁਗ ਦਾ ਸਮਾਂ ਹੈ, ਹੁਣ ਉਹ ਤਪਾ ਕਰਨ ਦਾ ਸਮਾਂ ਨਾ ਜਾਣ। ਸਤ ਸੰਗਤ ਕੀ ਸੇਵਾ ਠਾਣਾ। ਉਹਦੇ ਸਾਹ ਕਹਿੰਦੇ ਜਿਹੜੀ ਸਤਸੰਗਤ ਦੀ ਸੇਵਾ ਉਹ ਤਕੜੇ ਹੋ ਕੇ ਤੁਸੀਂ ਕਰਿਆ ਕਰੋ। ਤਪ ਤੇ ਦਸ ਗੁਣ ਫਲ ਇਸ ਕੇਰਾ। ਜਿਹੜਾ ਜੰਗਲਾਂ ਵਿੱਚੋਂ ਜਾ ਕੇ ਤਪ ਕਰਨਾ, ਪੁੱਠੇ ਲੜਕਣਾ, ਭੁੱਖੇ ਧਿਆਏ ਮਰਨਾ, ਧੂਣੇ ਤਾਪਣੇ, ਉਹਦੇ ਨਾਲ ਜਿਹੜਾ ਗੁਰੂ ਘਰ ਦੀ ਸੇਵਾ ਉਹਦਾ ਜਿਹੜਾ ਫਲ ਹੈ ਨਾ, ਕਹਿੰਦੇ ਦਸ ਗੁਣਾ ਵੱਧ ਜਾਣ। ਅੰਤ ਸਮੇਂ ਬਲ ਲਹਿ ਬਡੇਰਾ। ਹਾਂ, ਜਿਹੜਾ ਗੁਰੂ ਘਰ ਦੀ ਸੇਵਾ ਕਰੇਗਾ ਜਦੋਂ ਅੰਤ ਦਾ ਸਮਾਂ ਆਏਗਾ, ਉਹ ਕਹਿੰਦੇ ਬੜਾ ਭਾਰੀ ਜਿਹੜਾ ਅਹੁਦਾ ਲੈ ਲਏਗਾ ਜਾਂ ਬੜਾ ਭਾਰੀ ਉਹ ਬਲ ਪ੍ਰਾਪਤ ਕਰ ਲਵੇ, ਉਹਦੇ ਆਤਮਵਾਦੀ ਆਤਮਕ ਬਲੀ ਹੋ ਜਾਏਗਾ। ਤਪ ਕੋ ਬਹੁ ਦਿਨ ਜੇ ਨਿਤ ਤਾਪ ਹੈ। ਜਿਹੜੇ ਕੋਈ ਪੁਰਸ਼ ਕਹਿੰਦੇ ਜਿਹੜਾ ਤਾਪ ਹੈ ਔਖੇ ਹੋ ਕੇ ਬਹੁਤੇ ਦਿਨ ਕਰਦਾ ਰਹੇ, ਅਲਪ ਸਮੇਂ ਸੇਵਾ ਫਲ ਪ੍ਰਾਪਤ। ਹਰੇ ਦਿਨ ਕਹਿੰਦੇ ਗੁਰੂ ਘਰ ਦੀ ਜਿਹੜੀ ਸੇਵਾ ਹੈ ਥੋੜਾ ਜਿਹਾ ਸਮਾਂ ਕਰੇ ਤੇ ਫਲ ਬਹੁਤਾ ਪ੍ਰਾਪਤ ਹੋ ਜਾਊ। ਦਿੜ ਸ਼ਰਧਾ ਧਰ ਸੇਵਾ ਕਰੇ। ਇਸ ਕਰਕੇ ਗੁਰੂ ਘਰ ਸਿੱਖ ਜਿਹੜਾ ਵੀ ਅੰਤ ਸਮੇਂ ਵੀ ਮੇਰਾ ਚੰਗਾ ਹਾਲ ਹੋਵੇ, ਔਖਾ ਨਾ ਹੋਵੇ, ਪੱਕੀ ਸ਼ਰਧਾ ਧਾਰ ਕੇ ਉਹ ਤਕੜਾ ਹੋ ਕੇ ਸੇਵਾ ਕਰੇ। ਜਨਮ ਮਰਨ ਭਵ ਜਲ ਤੇ ਤਾਰੇ। ਉਹ ਵੀ ਜਿਹੜਾ ਸੇਵਾ ਕਰਨ ਵਾਲਾ ਜੰਮਣ ਮਰਨ ਦੇ ਦੁੱਖਾਂ ਤੋਂ ਸੰਸਾਰ ਤੋਂ ਲੰਘ ਜਾਏਗਾ ਪਾਰ। ਆਪਾ ਕਬਹੋ ਜਨਾਵਹਿ ਨਾਹਿਨ। ਇੰਨੀ ਗੱਲ ਹੈ ਵੀ ਗੁਰੂ ਘਰ ਦੀ ਸੇਵਾ ਕਰਦੇ ਆਪਣੇ ਆਪ ਨੂੰ ਜਣਾਉਣਾ ਨਾ ਕਰੇ ਵੀ ਮੈਂ ਆਹ ਵੀ ਸੇਵਾ ਕਰਦਾ ਉਹ ਵੀ ਕਰਦਾ ਹਾਂ। ਕਹੇ ਕਠੋਰ ਦੁਖਾਵਹਿ ਕਾਹਿਨ। ਇਸ ਤਰ੍ਹਾਂ ਜਿਹੜਾ ਨੇੜੇ ਤੇੜੇ ਕੋਈ ਹੋਰ ਸੇਵਾ ਕਰ ਰਿਹਾ ਉਹਨੂੰ ਕੁਕਰੜਾ ਜਾਂ ਦਫ਼ ਲਫ਼ਜ਼ ਕਹਿ ਕੇ ਗਾਲ ਗੁੜ ਜੀ ਕੱਢ ਕੇ ਦਿਖਾ ਦੇ ਨਾ। ਸੇਵਾ ਕਰ ਲੈ ਚਤੁਰ ਪਦਾਰਥ। ਕਈ ਥਾਂ ਗੁਰੂ ਘਰਾਂ ਦੀ ਸੇਵਾ ਜੇ ਕਰਦੇ ਜਿਵੇਂ ਹਰਿਮੰਦਰ ਉੱਥੇ ਚਾਰ ਛਪੇਰੇ ਸੇਵਾ ਦੇ ਵਿੱਚ ਕਰਦੇ, ਕਈ ਉੱਥੇ ਤੁਸੀਂ ਦੇਖੋਗੇ ਨਾ ਉਹ ਪਾਰਟੀਆਂ ਜਿਹੀਆਂ ਬਣੀਆਂ ਫਿਰ ਇੱਕ ਦੂਸਰੇ ਨੂੰ ਬੜਾ ਅੱਖਾਂ ਜਿਹੀਆਂ ਕੱਢਦੇ, ਤੂੰ ਇੱਧਰ ਨੂੰ ਕਿਉਂ ਆਉਣਾ ਹੈ, ਇਹ ਤਾਂ ਇੱਧਰ ਤਾਂ ਸੇਵਾ ਸੀ ਕਰਦੇ ਹੈ, ਕਿੰਨੇ ਸਾਲਾਂ ਦੇ ਅਸੀਂ ਕਰਦੇ ਹਾਂ, ਤੂੰ ਕੱਲ੍ਹ ਆਇਆ ਹੈ, ਉੱਧਰ ਚੱਲ ਗਈ ਤੂੰ। ਇਸੇ ਤਰ੍ਹਾਂ ਉਹਨਾਂ ਦੀਆਂ ਸੇਵਾ ਕਰਨ ਵਾਲੇ ਭਾਵੇਂ ਹੈਗੇ ਥਾਂ ਵੀ ਨੀਅਤ ਕੀਤੀਆਂ ਅੰਦਰ ਜਿਹੜੇ ਤੜਕੇ ਜਿੱਥੇ ਰਾਗੀ ਸਿੰਘ ਪਿਛਲੇ ਪਾਸੇ ਉਹ ਥਾਂ ਜਾ ਹੁੰਦਾ ਉੱਥੇ ਜਿਹੜੇ ਖੜਦੇ ਬੈਠਦੇ ਆ ਦੂਜੇ ਨੂੰ ਨੇੜੇ ਨਹੀਂ ਢੁਕਣਦੇ, ਛੇਤੀ ਛੇਤੀ ਧੱਕਾ ਮਾਰ ਕੇ ਬਾਹਰ ਕੱਢਦੇ ਐ ਭਾਵੇਂ ਸੇਵਾ ਕਰਨ ਵਾਲੇ ਅਤੇ ਬੂਟਾ ਸਦਾ ਵੀ ਬਹੁਤ ਬੋਲਦੇ ਹੋ। ਫਿਰ ਉਹ ਜਿਹੜਾ ਢੇਠ ਜਿਹਾ ਹੋਏ ਉਹ ਧੱਸ ਜਾਂਦਾ ਧੱਕਾ ਮਾਰ ਕੇ ਵੀ ਤੁਹਾਡਾ ਦੁੱਖ ਕਰਦਾ ਰਾਮ ਗੁਰੂ ਰਾਮਦਾਸ ਸਾਹਿਬ ਜੀ ਦਾ ਸਥਾਨ ਹੈ। ਜਦੋਂ ਦੇਖ ਲੈਂਦੇ ਵੀ ਇਹ ਨਹੀਂ ਗਏ ਫਿਰ ਚੁੱਪ ਕਰਕੇ ਖੜ੍ਹ ਜਾਂਦੇ ਆ ਵੀ ਇਹ ਵੀ ਸਾਡੇ ਵਰਗੇ ਹੀ ਹੈ। ਇਸ ਤਰ੍ਹਾਂ ਧੱਕੇ ਧੁੱਕੇ ਨਾਲ ਤਾਂ ਭਾਵੇਂ ਉਹਨਾਂ ਦਾ ਥਾਂ ਲੈ ਲੈ ਜਾਂ ਉੱਥੇ ਕੋਈ ਸੇਵਾ ਕਰ ਲਏ ਉਵੇਂ ਛੇਤੀ ਛੇਤੀ ਨਹੀਂ। ਬਾਕੀ ਜੇ ਧੜਕੇ ਕਰਨੀ ਹੋਵੇ ਫਿਰ ਵੀ ਉਹ ਐਂ ਨਹੀਂ ਵੀ ਐਂ ਹੀ ਬਣਦੇ ਹੋ ਵੀ ਉਹ ਦਫ਼ਤਰ 'ਚੋਂ ਆਗਿਆ ਲੈ ਕੇ ਉਹ ਘਾਟ ਜਿਹਾ ਲੈਣਾ ਪੈਂਦਾ, ਫਿਰ ਉਹਨਾਂ ਨੂੰ ਦਿਖਾਉਣਾ ਪੈਂਦਾ ਵੀ ਇਹ ਮੇਰੇ ਕੋਲ ਸੇਵਾ ਦਾ ਬਣਿਆ ਹੋਇਆ, ਫਿਰ ਵੀ ਜਾਣੀ ਅੱਖਾਂ ਜਿਹੀਆਂ ਕੱਢਦੇ ਵੀ ਇਹ ਕਿਵੇਂ ਆ ਗਿਆ ਅੱਜ, ਅਸੀਂ ਇਹ ਕਰਨੀ ਸੀ। ਇਸ ਕਰਕੇ ਵੀ ਉਹ ਅਹਿਸਾ ਨਾ ਕਰੇ ਵੀ ਕੁਰੜ ਕੋਈ ਇਹੋ ਜਿਹਾ ਨਾ ਕਰੇ ਲਾਹਜਾ। ਸੇਵਾ ਕਰ ਲੈ ਚਤੁਰ ਪਦਾਰਥ। ਜਿਹੜਾ ਇਸ ਤਰ੍ਹਾਂ ਨਿਰਵਾਣ ਹੋ ਕੇ ਸੇਵਾ ਕਰੇਗਾ ਉਹ ਚਾਰੇ ਪਦਾਰਥ ਲੈ ਲਵੇ। ਗੁਰਸਿੱਖ ਸੇਵਹਿ ਹੋ ਇੱਕ ਤਾਰਥ। ਜਿਹੜਾ ਗੁਰੂ ਕੇ ਸਿੱਖਾਂ ਦੀ ਸੇਵਾ ਕਰੇਗਾ ਉਹ ਤਾਂ ਕਿਰਤਾਰ ਸਫਲ ਨਿਹਾਲ ਹੋ ਜਾਏਗਾ। ਬਿਨ ਸੇਵਾ ਤੇ ਭਗਤ ਨਾ ਪਾਵੇ ਹੈ। ਇਹ ਗੁਰਸਿੱਖ ਗੁਰੂ ਘਰ ਦੀ ਸੇਵਾ ਕੀਤੇ ਤੋਂ ਬਗੈਰ ਤਾਂ ਜਿਹੜੀ ਪ੍ਰੇਮ ਨਾਲ ਭਗਤੀ ਕਰਨੀ ਇਹ ਨਹੀਂ ਕੋਈ ਮਨੁੱਖ ਪਾ ਸਕਦਾ, ਇਹ ਪ੍ਰੇਮ ਨਾਲ ਭਗਤੀ ਨਹੀਂ ਕਰ ਸਕਦਾ। ਭਗਤ ਬਿਨਾ ਨਹਿ ਗਿਆਨ ਉਪਾਵੇ। ਜਿੰਨਾ ਚਿਰ ਪ੍ਰੇਮ ਨਾਲ ਭਗਤੀ ਨਹੀਂ ਕਰਦਾ ਭਗਤੀ ਕੀਤੇ ਤੋਂ ਬਗੈਰ ਗਿਆਨ ਨਹੀਂ ਪੈਦਾ ਹੁੰਦਾ। ਗਿਆਨ ਬਿਨਾ ਨਹਿ ਮੁਕਤ ਪਦਾਰਥ। ਜਿੰਨਾ ਚਿਰ ਬ੍ਰਹਮ ਦਾ ਗਿਆਨ ਨਹੀਂ ਹੁੰਦਾ ਬ੍ਰਹਮ ਗਿਆਨ ਤੋਂ ਬਗੈਰ ਕਹਿੰਦੇ ਜਿਹੜਾ ਮੁਕਤੀ ਰੂਪੀ ਪਦਾਰਥ ਨਹੀਂ ਹਾਸਲ ਹੁੰਦਾ। ਸੇਵਾ ਮੂਲ ਨਾ ਕਰੋ ਕਿਰਤਾਰਥ। ਸੇਵਾ ਮੂਲ ਸੋ ਕਰੋ ਕਿਰਤਾਰਥ। ਇਸ ਕਰਕੇ ਕਹਿੰਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਜਿਹੜੀ ਸੇਵਾ ਹੈ ਕਹਿੰਦੇ ਮੁੱਢ ਇਹ ਕਰਿਆ ਕਰੋ ਤੁਸੀਂ ਸਫਲ ਨਿਹਾਲ ਹੋਵੋਗੇ। ਜੋ ਸਤਸੰਗਤ ਸੇਵਾ ਠਾਨੇ। ਮਹਾਰਾਜ ਕਹਿੰਦੇ ਵੀ ਜੋ ਸਾਡੀ ਸਤਸੰਗਤ ਦੀ ਸੇਵਾ ਕਰਦਾ ਸੋ ਬਹੁ ਪਿਆਰੋ ਮਮ ਮਨ ਚਮਾਨੇ। ਕਹਿੰਦੇ ਉਹ ਸਾਨੂੰ ਬੜਾ ਪਿਆਰਾ, ਸਾਡਾ ਜਿਹੜਾ ਮਨ ਹੈ ਉਹਦੇ ਤੇ ਮੰਦਾ ਮਨ ਖੁਸ਼ ਹੁੰਦਾ। ਜਥਾ ਸ਼ਕਤ ਭੋਜਨ ਬਨ ਵਾਵੈ। ਇਸ ਤਰ੍ਹਾਂ ਵੀ ਸਤਸੰਗਤ ਦੀ ਖੁਸ਼ੀ ਵਾਸਤੇ ਜਿਸ ਤਰ੍ਹਾਂ ਦੀ ਕੋਈ ਸ਼ਕਤੀ ਤਾਕਤ ਹੋਈ ਜਾਂ ਕੋਈ ਭੋਜਨ ਬਣਵਾਵੇ ਲੰਗਰ ਬਣਵਾਵੇ। ਨਿਮਰ ਹੋਏ ਸਿੱਖ ਸੰਤ ਅਚਾਵੈ। ਬਹੁਤ ਨਿਮਰਤਾ ਸਹਿਤ ਹੋ ਕੇ ਜਿਹੜੇ ਕੋਈ ਸਿਮਰਨ ਵਾਲੇ ਸਿੱਖ ਹੈ ਸੰਤ ਉਹਨਾਂ ਨੂੰ ਛਕਾਵੇ। ਚਰਨ ਪਖਾਰ ਪੈ ਨੀਰ ਪਿਵਾਵੈ। ਗੁਰੂ ਕਾ ਸਿੱਖ ਅੱਕਿਆ ਥੱਕਿਆ ਉਹਦੇ ਚਰਨ ਧੋਵੇ, ਉਹਨੂੰ ਠੰਡਾ ਜਲ ਛਕਾਵੇ। ਕਰ ਬੀਜਨ ਲੈ ਪੌਣ ਝੁਲਾਵੈ। ਆਜ ਗਰਮੀ ਦੀ ਮੌਸਮ ਹੈ, ਆਪਣੇ ਹੱਥ ਵਿੱਚ ਪੱਖਾ ਜਾ ਲੈ ਕੇ ਝੱਲਣਾ ਕਰੇ। ਚਾਪਹਿ ਚਰਨ ਮਧੁਰ ਕਰ ਬਾਣੀ। ਸਫ਼ਰ ਦੇ ਵਿੱਚ ਕੋਈ ਗੁਰੂ ਕਾ ਸਿੱਖ ਕਹਿੰਦੇ ਥੱਕ ਗਿਆ, ਉਹਦੀ ਮੁੱਠੀ ਚਾਪੀ ਕਰੇ ਇਸ ਤਰ੍ਹਾਂ ਮਿੱਠਾ ਬਚਨ ਕਹਿ ਕੇ। ਪੱਟ ਪਹਿਰਾਵੈ ਬਿਨੈ ਬਖਾਨ ਹੈ। ਜੇ ਕੋਈ ਵਸਤਰ ਪੁਰਾਣੇ ਦੇਖਦਾ ਨਵੇਂ ਵਸਤਰ, ਕਹਿੰਦੇ ਭੂਆ ਦੇ ਵੀ ਬਣਵਾ ਕੇ ਬੇਨਤੀ ਦੇ ਬਚਨ ਕਹਿੰਦਾ। ਹਰ ਪਹਿ ਫਲ ਬਾਰ ਫੂਲ ਅਪਾਰੀ। ਇਸ ਤਰ੍ਹਾਂ ਜਿਹੜੇ ਗੁਰੂ ਕੀ ਸਿੱਖ ਸੰਗਤ ਸਾਧ ਹੈ, ਇਹਨਾਂ ਦੇ ਅੱਗੇ ਜਿਹੜੇ ਸ੍ਰੇਸ਼ਟ ਫਲ ਹਨ ਹੋਰ ਫੁੱਲ ਬੇਅੰਤ ਭੇਟਾ ਕਰੇ। ਵਸਤਰ ਪਖਾਰਹਿ ਸੰਤ ਅਗਾਰੀ। ਇਸ ਤਰ੍ਹਾਂ ਜਿਹੜੇ ਸਿਮਰਨ ਵਾਲੇ ਉਹਨਾਂ ਦੇ ਅੱਗੇ ਕਹਿੰਦੇ ਚਰਨਾਂ ਵਿੱਚ ਨੇੜੇ ਹੋ ਕੇ ਵਸਤਰ ਵੀ ਧੋਵੇ। ਮੰਦਰ ਚਿੰਨ ਹੈ ਚਿਨਾਵਹ ਚਾਰੂ। ਗੁਰੂ ਕੀ ਸਾਧ ਸੰਗਤ ਵਾਸਤੇ ਕਹਿੰਦੇ ਸੋਹਣੇ ਜਿਹੜੇ ਮੰਦਰ ਹੈ ਉਹ ਚਿਣਾਵੇ ਜਾਂ ਚੁਣਾਉਣਾ ਕਰੇ ਜਾਂ ਆਪ ਹੀ ਚਿਣੇ। ਜਹ ਬਿਸਰਾਮ ਹੈ ਸੰਤ ਉਦਾਰੂ। ਉਹਨਾਂ ਦੇ ਵਿੱਚ ਜਿਹੜੇ ਕੋਈ ਕਹਿੰਦੇ ਸਿਮਰਨ ਵਾਲੇ ਹੈ ਉਹ ਸੰਤਾਂ ਦਾ ਵਿਸਰਾਮ ਹੋਏ ਆਰਾਮ ਕਰਨ। ਸਰਦਾ ਪ੍ਰੇਮ ਸਹਿਤ ਕਰ ਸੇਵਾ। ਇਹ ਸਾਰੀ ਜਿਹੜੀ ਸੇਵਾ ਕਹਿੰਦੇ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਕਰੇ। ਨਹਿ ਵਿਆਪੈ ਮਨ ਕੋ ਅਹਮੇਵਾ। ਖਿਆਲ ਰੱਖੇ ਵੀ ਸੇਵਾ ਕਰਦਿਆਂ ਮਨ ਦੇ ਵਿੱਚ ਇਹ ਨਿਸ਼ਚੇ ਕਰਕੇ ਹੰਕਾਰ ਨਾ ਵਿਆਪੇ, ਹੰਕਾਰ ਨਾ ਅਸਰ ਨਾ ਹੋਵੇ। ਇਸ ਪਰ ਇੱਕ ਇਤਿਹਾਸ ਬਖਾਨਾ। ਲਓ ਗੁਰਸਿੱਖੋ, ਇੱਕ ਇਹਦੇ ਉੱਪਰ ਤੁਹਾਨੂੰ ਇਤਿਹਾਸ ਕਹਿੰਦੇ ਹਾਂ। ਇੱਕ ਨਰ ਨੇ ਖਗ ਸੇਵਾ ਠਾਣਾ। ਇਹ ਕਹਿੰਦੇ ਸਿਆਣੇ ਪੁਰਸ਼ ਨੇ ਪੰਛੀਆਂ ਦੀ ਸੇਵਾ ਕਰਨੀ ਸ਼ੁਰੂ ਕਰਤੀ, ਉਹਨਾਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ। ਪਾਣੀ ਚੋਗ ਦੇਹ ਧਰ ਉੱਚੇ। ਉਹ ਸਿਆਣਾ ਪੁਰਸ਼ ਪੰਛੀਆਂ ਦੇ ਵਾਸਤੇ ਉੱਚੇ ਥਾਂ ਤੇ ਚੋਗਾ ਸਿੱਟ ਦਿੰਦਾ, ਉੱਚੇ ਥਾਂ ਤੇ ਪਾਣੀ ਰੱਖ ਦਿੰਦਾ। ਸਭ ਪੰਛੀ ਤੇ ਸਦਨ ਪਹੁੰਚੇ। ਉਹ ਜਿੰਨੇ ਪੰਛੀ ਉਡਾਰੀਆਂ ਲਾਉਂਦੇ ਹੋਏ ਉਹ ਕਹਿੰਦੇ ਉਸ ਪੁਰਸ਼ ਦੇ ਘਰ ਦੇ ਵਿੱਚ ਹੀ ਆ ਪੁੱਜਦੇ। ਖਗ ਪ੍ਰਸੰਨ ਬਹੁਤ ਇਸ ਪਰ ਹੋਏ। ਉਹ ਜਿਹੜਾ ਚੋਗਾ ਪਾਉਣ ਵਾਲਾ ਪਾਣੀ ਰੱਖਣ ਵਾਲਾ ਉਹਦੇ ਉੱਪਰ ਪੰਛੀ ਬੜੇ ਖੁਸ਼ ਹੁੰਦੇ। ਆਨੇ ਹੰਸ ਸਦਨ ਤਹਿ ਦੋਏ। ਉਹ ਇੱਕ ਵਾਰੀ ਕਹਿੰਦੇ ਉਹ ਪੰਛੀਆਂ ਨੇ ਖੁਸ਼ ਹੋ ਕੇ ਜਿਹੜੇ ਮਾਨ ਸਰੋਵਰ ਤੇ ਰਹਿਣ ਵਾਲੇ ਹੰਸ ਉਹਨਾਂ ਨੂੰ ਪ੍ਰੇਰ ਕੇ ਉਹਦੇ ਘਰੇ ਲੈ ਆਂਦਾ। ਖਾਏ ਨਾ ਚੋਗ ਨਾ ਪੀਵੇ ਪਾਣੀ। ਉਹ ਜਿਹੜੇ ਮਾਨ ਸਰੋਵਰ ਦੇ ਹੰਸ ਕਹਿੰਦੇ ਨਾ ਤੋ ਪਾਣੀ ਪਾਣੀ ਪੀਂਦੇ ਆ, ਨਾ ਉਹ ਜਿਹੜਾ ਕੋਈ ਦਾਣੇ ਦੁਨੇ ਚੋਗਾ ਛੁੱਟਿਆ ਉਹੀ ਖਾਂਦੇ। ਤਿੰਨ ਭਿੱਖ ਕੈ ਚਿੱਤ ਚਿੰਤਾ ਠਾਣੀ। ਉਹ ਸਿਆਣੇ ਪੁਰਸ਼ ਨੇ ਹੰਸਾਂ ਵੱਲੀ ਦੇਖ ਕੇ ਚਿੱਤ ਵਿੱਚ ਚਿੰਤਾ ਕੀਤੀ ਵੀ ਬਾਕੀ ਪੰਛੀ ਚੋਗਾ ਚੁਗੀ ਜਾਂਦੇ ਪਾਈ ਪੀ ਜਾਂਦੇ, ਆ ਹੰਸ ਕਿਉਂ ਨੀ ਕੁਝ ਖਾਂਦੇ ਪੀਂਦੇ, ਮਾੜੀ ਗੱਲ ਹੈ। ਕਿਨਹੂੰ ਆਨ ਤਿਸੈ ਸਮਝਾਏ। ਜਿਹੜੇ ਮਾਨ ਸਰੋਵਰ ਦੇ ਹੰਸ ਜਾਣਦਾ ਸੀ ਨਾ, ਉਹਨੇ ਆ ਕੇ ਉਸ ਸਿਆਣੇ ਨੂੰ ਸਮਝਾਇਆ ਬੁਝਾਇਆ। ਮੁਕਤਾ ਦੂਧ ਖਾਏ ਤ੍ਰਿਪਤਾਇਸ। ਕਹਿੰਦੇ ਵੀ ਇਹ ਦਾਣਿਆਂ ਦਾ ਚੋਗਾ ਨੀ ਚੁਗਦੇ, ਪਾਣੀ ਨੀ ਪੀਂਦੇ, ਇਹ ਤਾਂ ਹੰਸ ਹੈ, ਇਹ ਤਾਂ ਸੁੱਚੇ ਮੋਤੀ ਅੱਗੇ ਰੱਖੀਏ ਤੇ ਦੁੱਧ ਰੱਖੀਏ ਤੇ ਦੁੱਧ ਪੀਂਦੇ ਹੈ ਤੇ ਫੇਰ ਸੁੱਚੇ ਮੋਤੀ ਖਾਂਦੇ ਹੈ, ਫੇਰ ਤਿਰਪਤ ਹੁੰਦੇ। ਸੁਣ ਅਨਭਿਦ ਮੁਕਤਾ ਸੋ ਲਿਆਏਵ। ਨਾ ਕਹਿੰਦੇ ਉਹ ਪੁਰਸ਼ ਤੋਂ ਸੁਣ ਕੇ ਉਹ ਸੁੱਚੇ ਮੋਤੀ ਲਿਆ ਤੇ ਦੁੱਧ ਲੈ ਆਇਆ। ਰੁਚਕਰ ਹੰਸਨ ਕੋ ਤਹ ਖਾਏਵ। ਹਾਂ ਹੰਸਾਂ ਨੇ ਕਹਿੰਦੇ ਰੁਚੀ ਦੇ ਨਾਲ ਜਾਣੀ ਖੁਸ਼ੀ ਹੋ ਕੇ ਸੁੱਚੇ ਮੋਤੀ ਵੀ ਉਹ ਛਕ ਲਏ ਤੇ ਦੁੱਧ ਵੀ ਛਕ ਲਿਆ। ਪੀਓ ਦੁਗਧ ਨੀਰ ਕੋ ਤਿਆਗਾ। ਚੁੰਝੀ ਮਾਰੀ ਹੈ, ਚੁੰਝ ਦੇ ਵਿੱਚ ਐਸੀ ਤਸ਼ੀਰ ਹੈ ਵੀ ਜਦੋਂ ਚੁੰਝ ਮਾਰੇ ਉਸੇ ਵੇਲੇ ਦੁੱਧ ਫੁੱਟੀਆਂ ਵੱਖਰਾ ਤੇ ਪਾਣੀ ਵੱਖਰਾ ਹੋ ਜਾਂਦਾ। ਪਾਣੀ ਜਾ ਛੱਡ ਕੇ ਉਹਨਾਂ ਨੇ ਦੁੱਧ ਛਕ ਲਿਆ ਹੈ। ਇਹ ਪ੍ਰਸੰਨ ਤੇ ਭਿੱਖ ਅਨੁਰਾਗਾ। ਆਹ ਕਹਿੰਦੇ ਪੰਛੀਆਂ ਦੀ ਸੇਵਾ ਕਰਨ ਵਾਲੇ ਦਾ ਪ੍ਰੇਮ ਪਿਆਰ ਦੇ ਕੇ ਹੰਸ ਉਹਦੇ ਉੱਪਰ ਖੁਸ਼ ਹੋ ਗਏ। ਦੋਏ ਲਾਲ ਉਗਲੇ ਧਰ ਦੀਨੇ। ਹੰਸਾਂ ਨੇ ਕਹਿੰਦੇ ਆਪਣੇ ਮੂੰਹ ਦੇ ਵਿੱਚੋਂ ਦੋ ਜਿਹੜੇ ਲਾਲ ਉਗਲੇਛੇ ਬਾਹਰ ਕੱਢੇ ਤੇ ਉਹ ਸੇਵਾ ਕਰਨ ਵਾਲੇ ਦੇ ਅੱਗੇ ਰੱਖ ਦਿੱਤੇ ਵੀ ਤੂੰ ਲੈ ਲਾਏ ਦੋ ਲਾਲ ਹੰਸ ਗਾਏ ਉੱਡ ਸੋ ਤਿੰਨ ਲੀਨੇ ਕਹਿੰਦੇ ਹੰਸ ਤਾਂ ਉਡਾਰੀਆਂ ਮਾਰ ਕੇ ਚਲੇ ਗਏ ਉਹ ਜਿਹੜੇ ਦੋ ਲਾਲ ਸੀ ਉਹ ਚੋਗਾ ਪਾਉਣ ਵਾਲੇ ਨੇ ਲੈ ਲਏ ਆਪਣੇ ਕੋਲ ਵੇਚ ਤਿਨਹਾ ਕੋ ਧਨ ਬਹ ਆਨੇ ਕਹਿੰਦੇ ਉਹ ਲਾਲਾਂ ਨੂੰ ਵੇਚ ਕਰਕੇ ਬੜਾ ਜਿਹੜਾ ਧਨ ਹੈ ਆਪਣੇ ਘਰ ਵਿੱਚ ਲੈ ਆਉਂਦਾ ਸੁੰਦਰ ਸਦਨ ਬਣਾਵਨ ਠਾਨੇ ਮਾਇਆ ਦੇ ਨਾਲ ਫਿਰ ਸੋਹਣਾ ਜਿਹੜਾ ਮਕਾਨ ਹੈ ਕਹਿੰਦੇ ਬਣਾ ਲਿਆ ਉਸਨੇ ਘਰ ਹੈ ਬਿਹੰਗਨ ਸੇਵ ਵਿਸਾਲਾ ਆ ਚੰਗਾ ਮਕਾਨ ਬਣਾ ਕੇ ਵੀ ਫਿਰ ਵੀ ਕਹਿੰਦੇ ਉਹ ਪੁਰਸ਼ ਪੰਛੀਆਂ ਦੇ ਅੱਗੇ ਨਾਲੋਂ ਜ਼ਿਆਦਾ ਸੇਵਾ ਕਰਨ ਲੱਗ ਪਿਆ ਬ੍ਰਿੰਦ ਹੰਸ ਆਏ ਇੱਕ ਕਾਲਾ ਫਿਰ ਵੀ ਗੁਰਸਿੱਖੋ ਦੀ ਸੇਵਾ ਨੂੰ ਦੇਖ ਕੇ ਇੱਕ ਵਾਰੀ ਫਿਰ ਮਾਨ ਸਰੋਵਰ ਤੋਂ ਕਹਿੰਦੇ ਉਡਾਰੀਆਂ ਮਾਰਦੇ ਮਾਰਦੇ ਬਹੁਤੇ ਹੰਸ ਉਹਦੇ ਘਰੇ ਆ ਗਏ ਦੇਖਿਆ ਚੱਲ ਸੋ ਭਗਤ ਹਮਾਰੋ ਹੰਸਾ ਕਹਿੰਦੇ ਵੀ ਜਾਡਾ ਸਾਡਾ ਪੰਛੀਆਂ ਦੀ ਸੇਵਾ ਕਰਨ ਵਾਲਾ ਜਿਹੜਾ ਭਗਤ ਹੈ ਉਹਦੀ ਆਪਾਂ ਵੀ ਸੇਵਾ ਟਹਿਲ ਦੇਖੀਏ ਵੀ ਕਿਵੇਂ ਉਹ ਕਰਦਾ ਹੈ ਇਮ ਚਹ ਤੇ ਘਰ ਆਏ ਹਜ਼ਾਰੋ ਇਸ ਤਰ੍ਹਾਂ ਕਹਿੰਦੇ ਹੰਸ ਚਾਹ ਨਾ ਕਰਦੇ ਹਜ਼ਾਰਾਂ ਦੀ ਤਾਦਾਦ ਵਿੱਚ ਉਹਦੇ ਘਰ ਦੇ ਵਿੱਚ ਹੀ ਆ ਗਏ ਅਨਬਿਧ ਮੁਕਤਾ ਧਰੇ ਅਗਾਰੀ ਕਹਿੰਦੇ ਇਸ ਪੁਰਸ਼ ਨੇ ਉਹ ਹਜ਼ਾਰਾਂ ਹੰਸਾਂ ਦੇ ਅੱਗੇ ਸੁੱਚੇ ਮੋਤੀ ਹਜ਼ਾਰਾਂ ਦੀ ਬੇਨਤੀ ਰੱਖ ਦਿੱਤੇ ਦੀਨਸ ਦੁਗਦ ਸੇਵ ਹਿਤਕਾਰੀ ਆ ਇਸ ਤਰ੍ਹਾਂ ਪ੍ਰੇਮ ਨਾਲ ਸੇਵਾ ਕਰਨ ਵਾਸਤੇ ਦੁੱਧ ਵੀ ਲਿਆ ਕੇ ਅੱਗੇ ਦੇ ਦਿੱਤਾ ਇਹਨਾਂ ਨੂੰ ਤੇ ਪਰ ਸਭ ਪ੍ਰਸੰਨ ਤਬ ਹੋਏ ਜਿਹੜੇ ਹਜ਼ਾਰਾਂ ਹੰਸ ਆਏ ਸੀ ਕਹਿੰਦੇ ਉਹਦੇ ਉੱਪਰ ਬੜੇ ਉਹ ਪ੍ਰਸੰਨ ਹੋ ਗਏ ਰਤਨ ਅਨੇਕ ਦੀਨ ਤਹ ਜੋਏ ਆ ਜਿਹੜਾ ਸੇਵਾ ਕਰਨ ਵਾਲਾ ਸੀ ਉਹਨੂੰ ਦੇਖ ਕੇ ਕਹਿੰਦੇ ਅਨੇਕਾਂ ਰਤਨ ਆਦਿਕ ਦੇ ਦਿੱਤੇ ਭੂਪ ਸਮਾਨ ਭਾਇਓ ਖਗ ਸੇਵੈ ਕਹਿੰਦੇ ਸਿਰਫ ਕਹਿੰਦੇ ਪੰਛੀਆਂ ਦੀ ਸੇਵਾ ਕਰਕੇ ਉੱਪਰ ਕਹਿੰਦੇ ਰਾਜਿਆਂ ਮਹਾਰਾਜਿਆਂ ਵਰਗਾ ਹੋ ਗਿਆ ਸੰਤਨ ਸੇਵ ਮਹਾ ਫਲ ਲੇਵੈ ਜਿਹੜਾ ਵੀ ਸਤਸੰਗਾਂ ਦੀ ਸੇਵਾ ਕਰਦਾ ਹੈ ਉਹ ਤਾਂ ਜ਼ਿਆਦਾ ਹੀ ਫਲ ਲੈਂਦਾ ਇੱਕ ਪੰਛੀਆਂ ਦੀ ਸੇਵਾ ਕਰਕੇ ਇੰਨਾ ਮਹਾਨ ਬਣ ਗਿਆ ਜਿਹੜਾ ਸਿਮਰਨ ਵਾਲੇ ਸੰਗਤ ਦੀ ਸੇਵਾ ਕਰ ਗਏ ਤਾਂ ਬਹੁਤਾ ਫਲ ਲਵੇ ਨਿਤ ਸਿੱਧ ਕੇ ਦਾਤਾ ਨਿਤ ਸੰਤ ਜਿਹੜੇ ਸਿਮਰਨ ਵਾਲੇ ਪੁਰਸ਼ ਹੈ ਉਹ ਤਾਂ ਨਿਧੀਆਂ ਦੇ ਨੌ ਖਜ਼ਾਨਿਆਂ ਦੇ 18 ਸਿੱਧੀਆਂ ਦੇ ਦੇਣ ਵਾਲੇ ਦਾਤੇ ਮੁਕਤ ਪਦਾਰਥ ਦੇਵਤ ਅੰਤ ਜਿਹੜਾ ਸੇਵਾ ਕਰਦਾ ਸਤਸੰਗ ਦੀ ਸਿਮਰਨ ਵਾਲਿਆਂ ਦੀ ਅੰਤ ਦੇ ਸਮੇਂ ਉਹਨਾਂ ਨੂੰ ਮੁਕਤੀ ਰੂਪੀ ਪਦਾਰਥ ਵੀ ਦੇ ਦਿੰਦੇ ਆ ਹੰਸ ਸਮਾਨ ਸਿੱਖਿਆ ਜੋ ਮੇਰੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸਾਡੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿੱਖ ਸੇਵਕ ਇਹ ਹੰਸਾਂ ਦੇ ਸਮਾਨ ਹੈ ਇਨ ਸੇਵੇ ਫਲ ਪਾਏ ਕਨੇਰੇ ਜਿਹੜਾ ਇਹਨਾਂ ਦੀ ਸੇਵਾ ਕਰੇਗਾ ਉਹ ਬਹੁਤਾ ਫਲ ਪਾ ਲਵੇਗਾ ਕਲਬ ਵਸਤ ਐਸੀ ਨਹਿ ਕੋਈ ਆ ਦੁਨੀਆ ਦੇ ਵਿੱਚ ਹੈ ਕਿ ਕੋਈ ਨਾ ਲੱਭਣ ਵਸਤੂ ਹੈ ਨਹੀਂ ਮਮ ਸਿੱਖ ਸੇਵੇ ਪਾਏ ਨਾ ਜੇ ਜਿਹੜਾ ਵੀ ਸਾਡੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਸੇਵਾ ਕਰਕੇ ਉਹ ਨਾ ਵਸਤੂ ਪਾਵੇ ਇਮ ਸ੍ਰੀ ਸਤਿਗੁਰ ਸੇਵ ਮਹਾਤਮ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਦੀਵਾਨ ਵਿੱਚ ਬੈਠਿਆ ਹੋਇਆ ਸੇਵਾ ਦਾ ਮਹਾਨ ਫਲ ਦੱਸਿਆ ਕਹਿਓ ਸੁਨਤ ਸਿੱਖ ਲੈ ਸੁਖ ਆਤਮ ਮਹਾਰਾਜ ਨੇ ਕਿਹਾ ਗੁਰਸਿੱਖਾਂ ਨੇ ਸੁਣ ਕੇ ਆਪਣੇ ਆਤਮਾ ਦਾ ਸੁਖ ਜਾਂ ਮਨ ਵਿੱਚ ਸੁਖ ਲਿਆ ਦੋਹਰਾ ਸ੍ਰੀ ਸਤਿਗੁਰ ਬ੍ਰਿਧ ਅਮਰ ਜੀ ਹਾਂ ਹੁਣ ਪਿਛਲੀ ਜਿਹੜੀ ਕਥਾ ਹੈ ਉਹ ਜੋ ਇਸ਼ਾਰਾ ਜਿਹਾ ਦੇ ਕੇ ਕਵੀ ਜੀ ਆਏ ਸਨ ਬੋਲੀ ਸਾਹਿਬ ਦਾ ਜਦੋਂ ਕੜ ਜਾ ਟੋੜਿਆ ਸੀ ਮਾਣਕ ਚੰਦ ਨੇ ਹੇਠਾਂ ਹਥੌੜਾ ਘਣ ਜਿਹਾ ਮਾੜ ਕੇ ਤੇ ਉਹ ਵੀ ਉਹਦੇ ਵਿੱਚ ਹੀ ਡੁੱਬ ਗਿਆ ਸੀ ਫਿਰ ਮਹਾਰਾਜ ਨੇ ਕਹਿੰਦੇ ਵੀ ਜਿਹੜਾ ਮਾਣਕ ਹੋਵੇ ਉਹ ਨਹੀਂ ਡੁੱਬਦਾ ਹੁੰਦਾ ਬਾਹਰ ਆ ਗਿਆ ਸੀ ਚਰਨ ਛੁਹਾ ਕੇ ਉਹਨੇ ਜੀਦਾ ਕਰ ਦਿੱਤਾ ਸੀ ਤੇ ਆਉਂ ਬੋਲੀ ਸਾਹਿਬ ਦਾ ਕੜ ਦੀ ਥੋੜ੍ਹੀ ਜਿਹੀ ਕਥਾ ਕਹੀ ਸੀ ਵੀ ਚਿਤੌੜਦਾ ਗਿਲਦਾ ਕਿਲਾ ਨਹੀਂ ਟੁੱਟਦਾ ਸੀ ਅਕਬਰ ਨੇ ਮਹਾਰਾਜ ਕੋਲ ਆਪਣਾ ਅਫਸਰ ਭੇਜਿਆ ਸੀ ਬੇਨਤੀ ਕੀਤੀ ਸੀ ਮਹਾਰਾਜ ਨੇ ਕਿਹਾ ਸੀ ਜਦੋਂ ਬੋਲੀ ਦਾ ਕੱਟ ਟੁੱਟੇਗਾ ਉਹਦਾ ਚਿਤੌੜ ਕਰਦਾ ਛਿੱਟਾ ਛੁੱਟ ਜਾਏਗਾ ਇੱਧਰ ਮਾਣਕ ਚੰਦ ਨੇ ਕੱਟ ਤੋੜ ਦਿੱਤਾ ਉੱਧਰ ਚਰੇਰ ਦਾ ਗਿਲਾ ਛਿੱਟ ਗਿਆ ਸੀ ਉਹ ਹੁਣ ਜਿਹੜਾ ਪਿੱਛੇ ਛੱਡਿਆ ਸੀ ਨਾ ਪ੍ਰਸੰਗ ਥੋੜ੍ਹੇ ਜਿਹੇ ਰੂਪ ਵਿੱਚ ਕਿਹਾ ਸੀ ਹੁਣ ਉਹਨੂੰ ਖੋਲ੍ਹ ਕੇ ਕਹਿੰਦੇ ਹਨ ਇਸ ਤਰ੍ਹਾਂ ਇੱਥੇ ਉਹ ਪ੍ਰਸੰਗ ਹੁਣ ਦੁਬਾਰਾ ਸ਼ੁਰੂ ਹੋ ਰਿਹਾ ਹੈ। ਸ੍ਰੀ ਸਤਿਗੁਰ ਬਿਰਧ ਅਮਰ ਜੀ, ਹਾਂ ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੋ ਬੜੇ ਬਿਰਧ ਅਵਸਥਾ ਵਾਲੇ ਸਨ, ਆਏ ਤਿਨਹੋਂ ਕੇ ਪਾਸ, ਉਹਨਾਂ ਦੇ ਕੋਲ ਆ ਕਰਕੇ ਗ੍ਰਾਮ ਕਿਤਕ ਅਰਪਣ ਕਰੇ। ਜਿਹੜਾ ਕਹਿੰਦੇ ਅਕਬਰ ਪਾਤਸ਼ਾਹ ਸੀ, ਉਹਨੇ ਕਹਿੰਦੇ 84 ਪਿੰਡ ਭੇਟਾ ਕੀਤੇ, ਪਟਾ ਲਿਖਾਇਆ ਸੀ ਅਕਬਰ ਬਿਨੈ ਪ੍ਰਕਾਸ਼। ਦਿੱਲੀ ਦਾ ਪਾਤਸ਼ਾਹ ਜਿਹੜਾ ਅਕਬਰ ਸੀ, ਉਹਨੇ ਬੇਨਤੀ ਕਰਕੇ ਪਿੰਡਾਂ ਦਾ ਪਟਾ ਲਿਖਾਇਆ ਸੀ। ਸੋ ਸਗਰੇ ਹੀ ਗ੍ਰਾਮ ਗਨ, ਉਹ ਜਿਹੜੇ ਸਾਰੇ ਪਿੰਡ ਸਨ, 84 ਪਿੰਡ ਸਨ, ਗੁਰਤਾ ਗਾਦੀ ਸਾਥ, ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦੇ ਤਖ਼ਤ ਦੇ ਸਮੇਤ ਹੀ ਰਾਮਦਾਸ ਗੁਰ ਕੋ ਦਏ। ਹਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਭ ਕੁਛ ਦੇ ਦਿੱਤਾ। ਕੁਲ ਭੱਲਿਆਂ ਕੇ ਨਾਥ, ਭੱਲਿਆਂ ਦੇ ਕੁਲ ਦੇ ਮਾਲਕ ਹਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਚੌਪਈ ਆਪ ਅਛਤ ਹੀ ਪ੍ਰਥਮ ਪਠਾਏ, ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਹੁੰਦਿਆਂ ਹੀ ਜਿਹੜਾ ਇਹ 84 ਪਿੰਡ ਅਕਬਰ ਪਾਤਸ਼ਾਹ ਨੇ ਭੇਟੇ ਕੀਤੀ ਸੀ, ਉਹਨਾਂ ਵਿੱਚੋਂ ਇਹ ਰਾਮਦਾਸ ਸਾਹਿਬ ਜੀ ਨੂੰ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਸ਼ਹਿਰ ਵਸਿਆ ਹੋਇਆ, ਇੱਥੇ ਕਹਿੰਦੇ ਇਸ ਸਥਾਨ ਤੇ ਭੇਜਿਆ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਨੇ। ਰਾਮਦਾਸ ਸਾਹਿਬ ਜੀ ਤਾਲ ਖਨਾਵਨ ਕੋ ਫੁਰਮਾਏ, ਇਸ ਤਰ੍ਹਾਂ ਬਈ ਸ਼ਿਵ ਦੀ ਤਰਫ ਜਾ ਕੇ ਤੁਸੀਂ ਸੋਹਣਾ ਤਲਾਕ ਖੋਦਣਾ ਹੈ, ਘਰ ਸੇਵਾ ਪ੍ਰਾਰੰਭ ਕਰਨੀ ਹੈ। ਕੁਸ਼ਕ ਖੁਨਿਓ ਅਰ ਗ੍ਰਾਮ ਬਸਾਵਾ, ਕੁਸ਼ਕ ਜਿਹੜਾ ਤਾਲ ਖੁਦਵਾਇਆ ਸੀ ਤੇ ਫਿਰ ਇਸ ਤਰ੍ਹਾਂ ਨਗਰ ਵਸਾਇਆ ਸੀ। ਨਾਮ ਗੁਰੂ ਕੋ ਚੱਕ ਤਰਾਵਾ, ਜੋ ਨਗਰ ਦਾ ਨਾਮ ਗੁਰੂ ਕਾ ਚੰਗ ਆਪ ਜੀ ਨੇ ਰਖਵਾ ਦਿੱਤਾ ਸੀ। ਅਸ ਇਤਿਹਾਸ ਸੁਨਤ ਸਭ ਸਿੰਘ, ਇਸ ਤਰ੍ਹਾਂ ਦਾ ਜਿਹੜਾ ਇਤਿਹਾਸ ਸੁਣ ਕੇ ਸਾਰੇ ਸਿੰਘਾਂ ਨੇ, ਕਰੀ ਵਿਕਾਰਨ ਕੋ ਵੱਡ ਸਿੰਘ, ਜਿਹੜੇ ਵਿਕਾਰਾਂ ਰੂਪੀ ਹਾਥੀ ਉਹਨੂੰ ਮਾਰ ਮੁਕਾਉਣ ਵਾਸਤੇ ਜਿਹੜੇ ਸਿੰਘ ਸ਼ੇਰ ਵਰਗੇ ਸਨ, ਹੱਥ ਜੋਰ ਬੋਲੇ ਤਬ ਬੋਲੇ ਤਬ ਸਰੋਤਾ, ਇਹ ਕਥਾ ਸੁਣ ਵਾਲੇ ਜਦੋਂ ਸੋਤੇ ਹੈ ਹੱਥ ਜੋੜ ਕੇ ਬੋਲੇ, ਰਾਮ ਕੋਇਰ ਤੁਮ ਆਨੰਦ ਉਦੋਤਾ, ਹੇ ਭਾਈ ਸਹਿ ਭਾਈ ਰਾਮ ਕੋਇਰ ਜੀ ਬੜੇ ਆਨੰਦ ਨੂੰ ਪ੍ਰਗਟ ਕਰਨ ਵਾਲੇ, ਕਥਾ ਸੁਣਾਏ ਸਰਬ ਸੁਖ ਦੀਏ। ਇਹ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਸਾਹਿਬ ਜੀ ਦੀ, ਗੁਰੂ ਅਮਰਦਾਸ ਸਾਹਿਬ ਦੀ ਕਥਾ ਸੁਣਾ ਕੇ ਸਾਨੂੰ ਸਭ ਤਰ੍ਹਾਂ ਦੇ ਸੁਖ ਬਖਸ਼ੇ, ਜਿਸ ਤੇ ਭਾਏ ਪ੍ਰਫੁੱਲਤ ਹੀਏ। ਇਸ ਕਰਕੇ ਭਾਈ ਸਾਹਿਬ ਜੀ ਕਥਾ ਸੁਣ ਕੇ ਸਾਡੇ ਸਾਰਿਆਂ ਦੇ ਹਿਰਦੇ ਪ੍ਰਫੁੱਲਤ ਹੋ ਗਏ, ਖੜ ਗਏ ਖੁਸ਼ੀ ਆਨੰਦ ਵਿੱਚ। ਅਬ ਸ੍ਰੀ ਅੰਮ੍ਰਿਤਸਰ ਕੀ ਕਥਾ, ਕਹਿੰਦੇ ਹੁਣ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਿੱਥੇ ਅੰਮ੍ਰਿਤਸਰ ਵਸਿਆ ਹੈ, ਅੰਮ੍ਰਿਤਸਰੋਵਰ ਬਣੇ, ਅੰਮ੍ਰਿਤਸਰ ਦੀ ਜਿਹੜੀ ਕਥਾ ਹੈ, ਕਰਹੋ ਸੁਣਾਵਨ ਹੋਈ ਜਥਾ। ਇਸ ਤਰ੍ਹਾਂ ਇਹ ਕਹਿੰਦੇ ਅੰਮ੍ਰਿਤਸਰ ਦੀ ਕਥਾ ਹੈ, ਜਿਸ ਤਰ੍ਹਾਂ ਹੋਈ ਹੈ, ਜਿਵੇਂ ਸਰੋਵਰ ਬਣਿਆ, ਹਰਿਮੰਦਰ ਬਣਿਆ, ਉਹ ਸਾਨੂੰ ਸਾਰੀ ਸੁਣਾਓ ਸਿੰਘਾਂ ਨੂੰ। ਐਸੋ ਤੀਨ ਲੋਕ ਕੇ ਅੰਦਰ, ਭਾਈ ਸਾਹਿਬ ਭਾਈ ਰਾਮ ਕੌਰ ਜੀ, ਐਸਾ ਜਿਹੜਾ ਸਥਾਨ ਤਿੰਨਾਂ ਲੋਕਾਂ ਦੇ ਅੰਦਰ, ਸੁਣਿਓ ਨਾ ਥਲ ਤੀਰਥ ਅਤ ਸੁੰਦਰ, ਐਸਾ ਸੋਹਣਾ ਤੀਰਥ ਥਾਂ ਨਾ ਸੁਣਿਆ ਨਾ ਵੇਖਿਆ ਕਿਤੇ, ਕਿਮ ਉਤਪਤੀ ਭਾਈ ਇਸ ਕੇਰੀ, ਇਹ ਜਿਹੜਾ ਹਰਿਮੰਦਰ ਹੈ ਅੰਮ੍ਰਿਤ ਸਰੋਵਰ, ਕਿਵੇਂ ਦੀ ਪੈਦਾਇਸ਼ ਹੋਈ ਹੈ, ਕਿਵੇਂ ਕਹਿੰਦੇ ਬਣ ਹੋਂਦ ਵਿੱਚ ਆਇਆ, ਮਹਿਮਾ ਕਹੀ ਨਾ ਜਾਹੇ ਬਡੇਰੀ, ਕਿਉਂਕਿ ਹਰਿਮੰਦਰ ਦੀ ਅੰਮ੍ਰਿਤ ਸਰੋਵਰ ਦੀ ਬਹੁਤ ਵੱਡੀ ਮਹਿਮਾ ਕਹੀ ਨਹੀਂ ਜਾ ਸਕਦੀ, ਜਿਸ ਕੋ ਮਹਾ ਮਹਾਤਮ ਆਹੇ। ਹਾਂ, ਜਿਸ ਅੰਮ੍ਰਿਤ ਸਰੋਵਰ ਦਾ ਨਹਾਉਣ ਦਾ, ਹਰਿਮੰਦਰ ਵਿੱਚ ਆ ਕੇ ਮੱਥਾ ਟੇਕਣ ਦਾ, ਹਰ ਕੀ ਪੌੜੀ ਤੇ ਆ ਕੇ ਚੁਲਾ ਲੈਣ ਦਾ ਬੜਾ ਭਾਰੀ ਫਲ ਹੈ। ਕਹਿਓ ਬਹੁਤ ਸ੍ਰੀ ਗ੍ਰੰਥ ਸੋ ਹਮਾਹੇ, ਭਾਈ ਸਾਹਿਬ ਭਾਈ ਰਾਮ ਕੌਰ ਜੀ, ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਮਹਾਤਮ ਕਰਿਆ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤੁਰਾਵੈ, ਉਧਾਰ ਹੋਵੈ ਹੈ ਜੀ ਕਾ, ਜਾਂ ਰਾਮਦਾਸ ਸਰੋਵਰ ਨਾਤੇ ਸਭ ਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਸ਼ਨਾਨਾ, ਹਾਂ ਹਰ ਹਾਂ ਨਾਨਕ ਕਸਮਲ ਜਾਏ, ਨਹਾਇਆ ਰਾਮਦਾਸ ਸਰ ਹਰਿਮੰਦਰ ਸਾਹਿਬ ਦੀ ਮਹਿਮਾ ਵਿੱਚ, ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਇਸ ਰਾਏ ਹਰਿਮੰਦਰ ਸਾਹਿਬ ਅਤੇ ਰਾਮਦਾਸ ਸਰੋਵਰ ਦੀ ਮਹਿਮਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸ਼ਬਦ ਹਨ। ਇਸ ਪ੍ਰਕਾਰ ਇਹ ਤਾਲ ਲਗਾਵਾ, ਇੱਕ ਇਸ ਤਰ੍ਹਾਂ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਸੋਹਣਾ ਤਾਲ ਲਗਵਾਇਆ ਖੁਦਵਾਇਆ ਸੀ। ਹਰਿਮੰਦਰ ਸੁੰਦਰ ਬਨਵਾਵਾ, ਇਹ ਸਰੋਵਰ ਦੇ ਵਿਚਕਾਰ ਕਿਸ ਤਰ੍ਹਾਂ ਸੋਹਣਾ ਹਰਿਮੰਦਰ ਸਾਹਿਬ ਬਣਵਾਇਆ। ਲਕਸ਼ਮੀ ਸਥਿਤ ਸੇਵਤੀ ਜਹਾਂ, ਜਿੱਥੇ ਗੁਰੂ ਰਾਮਦਾਸ ਸਾਹਿਬ ਦੇ ਹਰਿਮੰਦਰ ਵਿੱਚ ਕਹਿੰਦੇ ਮਾਇਆ ਹਮੇਸ਼ਾ ਅੱਠੇ ਪੈਰ ਖੜ ਕੇ ਸੇਵਾ ਕਰਦੀ ਹੈ। ਸੰਤਨ ਕੇ ਚਿੱਤ ਭਾਵਤ ਮਹਾ, ਜਿਹੜੇ ਸ਼ਾਂਤ ਚਿੱਤ ਕਰਮਕ ਹੈ ਸਿਮਨ ਕਰਨ ਵਾਲੇ, ਉਹਨਾਂ ਦੇ ਮਨਾਂ ਵਿੱਚ ਚਿੱਤ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦਾ ਮੰਦਰ ਬੜਾ ਚੰਗਾ ਲੱਗਦਾ ਹੈ। ਮਹਾ ਕਠੋਰ ਜਗਤ ਅਸ ਕੋਏ, ਭਾਈ ਸਾਹਿਬ ਸੰਸਾਰ ਦੇ ਵਿੱਚ ਐਸਾ ਕਿਹੜਾ ਕਠੋਰ ਹਿਰਦੇ ਵਾਲਾ ਹੈ। ਮਹਾ ਕਠੋਰ ਜਗਤ ਅਸ ਕੋਏ ਨਾ, ਐਸਾ ਕੋਈ ਨਹੀਂ ਆ ਬਹੁਤੇ ਕਰੜੇ ਦਿਲ ਵਾਲਾ। ਦਰਸ਼ਨ ਤੇ ਸਰਦਾ ਜਿਸ ਹੋਏ ਨਾ, ਇਸ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰ ਕੀਤੀਆਂ ਸ਼ਰਧਾ ਨਾ ਹੋਵੇ, ਸ਼ਰਧਾ ਮਨ ਵਿੱਚ ਨਾ ਆਵੇ, ਉਹਦਾ ਸਿਰ ਝੁਕ ਜਾਂਦਾ ਹੈ ਸਭ ਦਾ। ਅਸ ਦੁਰਭਾਗ ਕਵਨ ਜਗ ਹੋਏ, ਇਹ ਭਾਈ ਸਾਹਿਬ ਭਾਈ ਰਾਮ ਕੋਈ ਐਸਾ ਦੁਨੀਆਂ ਦੇ ਵਿੱਚ ਕਿਹੜਾ ਖੋਟੇ ਭਾਗਾਂ ਵਾਲਾ ਪੁਰਸ਼ ਹੈ। ਕਰ ਹੈ ਤਰਕਨਾ ਇਸ ਕੋ ਜੋਏ, ਜਿਹੜਾ ਹਰਿਮੰਦਰ ਸਾਹਿਬ ਦੇ ਦਰਸ਼ਨ ਦੇਖ ਕੇ ਤੇ ਫਿਰ ਇਹਦੇ ਉੱਤੇ ਤਰਕ ਕਰੇ ਕੋਈ ਮਾੜੀ ਗੱਲ ਆ ਕੇ ਵੀ ਇਹ ਕੀ ਬਣਾਇਆ ਹੈ। ਦਰਸ਼ਨ ਤੇ ਮਨ ਹਰ ਹਰ ਬੇਹਾਰੋ, ਇਹ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੋਵਰ ਹੈ ਹਰਿਮੰਦਰ ਸਾਹਿਬ, ਇਹ ਤਾਂ ਦਰਸ਼ਨ ਕਰਨ ਵਾਲੇ ਦੇ ਮਨ ਨੂੰ ਚੁਰਾਉਣ ਵਾਲਾ। ਮੱਜਨ ਸੇਵਨ ਤੇ ਸੁਖ ਭਾਰੋ, ਜਿਹੜਾ ਰਾਮਦਾਸ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਉਹਨੂੰ ਭਾਰੀ ਸੁਖ ਹੁੰਦਾ ਹੈ। ਸਕਲ ਜਨਨ ਕੋ ਸਭ ਫਲ ਦਾਇਕ, ਜਿੰਨੇ ਵੀ ਸਾਰੇ ਪੁਰਸ਼ ਹੈ ਸਾਰਿਆਂ ਨੂੰ ਸੁਖਾਂ ਰੂਪੀ ਫਲਾਂ ਦੇ ਦੇਣ ਵਾਲਾ। ਜਥਾ ਕਿਰਪਾਲ ਤ੍ਰਿਲੋਕੀ ਨਾਇਕ, ਜਿਸ ਤਰ੍ਹਾਂ ਤਿੰਨਾਂ ਲੋਕਾਂ ਦਾ ਮਾਲਕ ਕਿਰਪਾਲੂ ਸਾਰੇ ਫਲ ਦਿੰਦਾ ਹੈ, ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਸਾਰੇ ਫਲ ਬਖਸ਼ਦਾ ਹੈ। ਦੇਵਨ ਗਨ ਕੇ ਰਹਿਬੇ ਲਾਇਕ, ਇਹ ਤਾਂ ਭਾਈ ਸਾਹਿਬ ਜਿੰਨੇ ਸਮੂਹ ਜਿਹੜੇ ਦੇਵੀ ਗੁਣਾਂ ਵਾਲੇ ਪੁਰਸ਼ ਉਹਨਾਂ ਦੇ ਰਹਿਣੇ ਯੋਗ ਅਸਥਾਨ ਹੈ। ਪਰ ਹੈ ਪੀੜ ਤੇ ਬਨ ਹੈ ਸਹਾਇਕ, ਜਦੋਂ ਕਿਸੇ ਮਨੁੱਖ ਤੇ ਸਿੱਖ ਤੇ ਪੀੜ ਪੈ ਜਾਏ ਗੁਰੂ ਰਾਮਦਾਸ ਸਾਹਿਬ ਦੇ ਹਰਿਮੰਦਰ ਨੂੰ ਚੇਤੇ ਕਰੇ ਕਿ ਮਾਰਾ ਸਹਾਈ ਬਣੋ ਤੇ ਉਦੋਂ ਹੀ ਸਹਾਈ ਬਣਦੇ ਆਪ। ਇਸ ਕੋ ਸਕਲ ਪ੍ਰਸੰਗ ਸੁਣਾਵੋ, ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਦਾ ਤੇ ਹਰਿਮੰਦਰ ਸਾਹਿਬ ਦਾ ਸਾਰਾ ਪ੍ਰਸੰਗ ਤੁਹਾਨੂੰ ਸੁਣਾਓ। ਸਰੋਤਨ ਕੋ ਸੰਦੇਹ ਮਿਟਾਵੋ, ਅਸੀਂ ਮਾਰਾ ਕਥਾ ਸੁਣਨ ਵਾਲੇ ਸਰੋਤੇ ਸਿੰਘਾਂ ਸਾਰਾ ਸੰਸਾਰ ਮਿਟਾ ਦੇ। ਸਭ ਕੇ ਹਿਰਦੇ ਲਾਲਸਾ ਭਾਰੀ, ਕਿਉਂਕਿ ਹੈ ਭਾਈ ਸਾਹਿਬ ਸਾਡੇ ਸਾਰੇ ਸਿੰਘਾਂ ਦੇ ਹਿਰਦਿਆਂ ਵਿੱਚ ਬੜੀ ਭਾਰੀ ਚਾਹਨਾ ਹੈ, ਖਾਹਿਸ਼ ਹੈ। ਗਹੀ ਆਏ ਕਰ ਸ਼ਰਨ ਤਿਹਾਰੀ, ਇਸੇ ਕਰਕੇ ਅਸੀਂ ਹਜ਼ੂਰ ਸਾਹਿਬ ਤੋਂ ਸਿੰਘਾਂ ਨੇ ਆ ਕੇ ਭਾਈ ਸਾਹਿਬ ਭਾਈ ਰਾਮ ਕੋਲ ਤੁਹਾਡੀ ਸ਼ਰਨ ਫੜੀ ਹੈ। ਤੁਮ ਹੋ ਮਹਾ ਕਿਰਪਾਲ ਸਰ ਬਗਿਆ, ਤੁਸੀਂ ਭਾਈ ਸਾਹਿਬ ਜੀ ਬੜੇ ਦਿਆਲੂ ਕਿਰਪਾਲੂ ਹੋ, ਸਭ ਕੁਝ ਜਾਣਨ ਵਾਲੇ ਹੋ। ਬ੍ਰਹਮ ਗਿਆਨ ਤੇ ਮਹਾਂ ਤਤਗਿਆ, ਹਾਂ ਬ੍ਰਹਮ ਗਿਆਨ ਹੋਣੇ ਕਰਕੇ ਮਹਾਨ ਤਤ ਦੇ ਗਿਆਤੇ ਹੋ, ਸਖਤ ਗਿਆਤੇ ਹੋ। ਸਖਤ ਮਾਨ ਚਾਹੋ ਜਿਮ ਕਰ ਹੋ, ਬਹੁਤ ਵੱਡੀ ਸ਼ਕਤੀ ਵਾਲੇ ਵੋ ਭਾਈ ਸਾਹਿਬ, ਜਿਵੇਂ ਤੁਸੀਂ ਚਾਹੋ ਕਰ ਸਕਦੇ ਹੋ। ਨਹਿ ਤ੍ਰਿਲੋਕ ਮੈਂ ਕਿਸ ਭੈ ਧਰ ਹੋ, ਤੁਸੀਂ ਤਾਂ ਐਡੇ ਮਹਾਨ ਹੋ ਤਿੰਨਾਂ ਲੋਕਾਂ ਵਿੱਚ ਜੋ ਵੀ ਹੈ ਕਿਸੇ ਤੋਂ ਕੋਈ ਭੈ ਡਰ ਨਹੀਂ ਰੱਖਦੇ। ਭੂਤ ਭਵਿਖਿਅਤ ਕੇਰ ਬਿਰਤਾਂਤਾ, ਪਿਛਲੇ ਸਮੇਂ ਦਾ ਪ੍ਰਸੰਗ, ਵਰਤਮਾਨ ਸਮੇਂ ਦਾ, ਆਉਣ ਵਾਲੇ ਸਮੇਂ ਦਾ ਜੋ ਕੋਈ ਹੈ ਵਾਰਤਾ। ਰਾਵਰ ਹਿਰਦੈ ਸਰਬ ਹੀ ਗਿਆਤਾ, ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਆਪ ਜੀ ਦੇ ਹਿਰਦੇ ਵਿੱਚੋਂ ਸਾਰੀ ਸਮਝ ਸੂਝ ਹੈ। ਪ੍ਰੇਮ ਜਾਣਕਾਰ ਮਨ ਸਰੋਤਾਨ, ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਰੋਤਿਆਂ ਦਾ ਮੰਦਾ ਪ੍ਰੇਮ ਪਿਆਰ ਜਾਣ ਕੇ, ਕਰਹੋ ਸੁਦਾ ਸਰ ਕੋ ਬਖਿਆਨ, ਮਹਾਰਾਜ ਸਾਡੇ ਸਰੋਤਿਆਂ ਦਾ ਮੰਦਾ ਪ੍ਰੇਮ ਜਾਣ ਕੇ ਅੰਮ੍ਰਿਤਸਰ ਦੀ ਕਥਾ ਹੁਣ ਸੁਣੀ ਸਾਨੂੰ ਸੁਣਾਓ। ਰਾਮ ਕੋਇਰ ਭਾਈ ਸੁਣ ਸਭੈ, ਹਾਂ ਸਿੰਘਾਂ ਦੇ ਪਥ ਸੁਣ ਕੇ ਭਾਈ ਸਹਿ ਭਾਈ ਰਾਮ ਕੌਰ ਜੀ ਦੇ ਪਰਮ ਪ੍ਰਸੰਨ ਭਇਓ ਮਨ ਤਬੈ ਆਪਣੇ ਮਨ ਦੇ ਵਿੱਚ ਭਾਈ ਸਹਿ ਭਾਈ ਰਾਮ ਕੌਰ ਜੀ ਬੜੇ ਪ੍ਰਸੰਨ ਹੋ ਗਏ ਕਥਾ ਸੁਣਨ ਕੀ ਲਾਲਸ ਜਾਣੀ ਜਾਣਿਆ ਵੀ ਇਹਨਾਂ ਨੂੰ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਦੀ ਕਥਾ ਸੁਣਦੀ ਜਾਣਾ ਹੈ ਸਰੋਤਨ ਕੇ ਪ੍ਰੀਤ ਮਹਾਨੀ ਇਹ ਸਰੋਤਿਆਂ ਦੇ ਮਨ ਦੇ ਵਿੱਚ ਕਥਾ ਸੁਣਦੀ ਬੜੀ ਪ੍ਰੀਤੀ ਹੈ ਮਨ ਮਹਿ ਕਰਤ ਸੋ ਭਇਓ ਵਿਚਾਰਾ ਇਸ ਕਰਕੇ ਭਾਈ ਸਹਿ ਭਾਈ ਰਾਮ ਕੌਰ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਸਰੋਤਨ ਪ੍ਰੀਤ ਦੇਖ ਅਪਾਰਾ ਹਾਂ ਕਥਾ ਸੁਣ ਵਾਲੇ ਸਰੋਤਿਆਂ ਦੀ ਬਹੁਤੀ ਪ੍ਰੀਤੀ ਦੇਖ ਕੇ ਜਾਂ ਤੇ ਕਥਾ ਕਹਿਣ ਪਰ ਗੁਰ ਕੀ ਇਸ ਕਰਕੇ ਗੁਰੂ ਰਾਮਦਾਸ ਸਾਹਿਬ ਦੀ ਤੇ ਅੰਮ੍ਰਿਤ ਸਰੋਵਰ ਹਰਿਮੰਦਰ ਦੀ ਜਿਹੜੀ ਕਥਾ ਕਹਿਣ ਵਾਸਤੇ ਵਧੀ ਪ੍ਰੀਤ ਭਾਈ ਕੇ ਉਰ ਕੀ ਭਾਈ ਸਾਹਿਬ ਭਾਈ ਰਾਮ ਕੌਰ ਦੇ ਹਿਰਦੇ ਵਿੱਚ ਵੀ ਪ੍ਰੀਤੀ ਵਧ ਗਈ ਵੀ ਹਰਿਮੰਦਰ ਦੀ ਤੇ ਅੰਮ੍ਰਿਤ ਸਰੋਵਰ ਦੀ ਕਥਾ ਸਿੰਘਾਂ ਨੂੰ ਸੁਣਾਈ ਦਈ ਸਾਹਿਬ ਸਿੰਘਾਂ ਦਿੱਕ ਜੇ ਸਰੋਤਾ ਭਾਈ ਸਾਹਿਬ ਸਿੰਘ ਜੋ ਲਿਖਾਰੀ ਸਨ ਪਹਿਲਾਂ ਗੁਰੂ ਕਲਗੀਧਰ ਜੀ ਦੇ ਕੋਲ ਭਾਈ ਸਾਹਿਬ ਸਿੰਘ ਜੀ ਰੱਖੇ ਜਿਨ੍ਹਾਂ ਨੇ ਸੌ ਸਾਖੀ ਲਿਖਣ ਦੀ ਸੇਵਾ ਕੀਤੀ ਹੈ ਗੁਰੂ ਕਲਗੀਧਰ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਸਾਹਿਬ ਸਿੰਘ ਸੌ ਸਾਖੀ ਦੇ ਕਰਤਾ ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਕੋਲ ਲੈਣ ਲੱਗ ਪਏ ਹਨ ਜਿਸ ਕਰਕੇ ਫਿਰ ਇਹਨਾਂ ਨੇ ਜਿੰਨੀ ਵੀ ਕਥਾ ਉਹ ਸਿੰਘਾਂ ਨੂੰ ਸੁਣਾਈ ਸਾਹਿਬ ਸਿੰਘ ਜੀ ਵਾਰਤਕ ਰੂਪ ਵਿੱਚ ਉਸੇ ਤਰ੍ਹਾਂ ਨਾਲੋਂ ਨਾਲ ਲਿਖਦੇ ਰਹੇ ਸਨ ਉਹ ਸਾਹਿਬ ਸਿੰਘ ਦੀ ਕਥਾ ਲਿਖੀ ਤੋਂ ਹੀ ਅੱਗੇ ਜਿਹੜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਦਾ ਅਨੁਰੂਪ ਦਿੱਤਾ ਹੈ ਇਸ ਤਰ੍ਹਾਂ ਕਹਿੰਦੇ ਸਾਹਿਬ ਸਿੰਘ ਆਦਿਕ ਜਿਹੜੇ ਸਰੋਤੇ ਕਥਾ ਸੁਣਨ ਵਾਲੇ ਤੇ ਲਿਖਣ ਵਾਲੇ ਹਨ ਕਰੇ ਸਰਾਹਿਨ ਆਨੰਦ ਉਦੋਤਾ ਬੜਾ ਆਨੰਦ ਪ੍ਰਗਟ ਕਰਦਿਆਂ ਸਭ ਦੀ ਸਲਾਹਤਾ ਕੀਤੀ ਹੈ ਵੀ ਲਿਖਣ ਵਾਲੇ ਵੀ ਤੁਸੀਂ ਧੰਨ ਤੇ ਸੁਣਨ ਵਾਲੇ ਕਥਾ ਵੀ ਧੰਨ ਹੋ ਧੰਨ ਸੋ ਮਤ ਅਰ ਚਾਹੇ ਤੁਮਾਰੀ ਇਹ ਵੀ ਸੁਣਨ ਵਾਲੇ ਧੰਨ ਹੈ ਤੁਹਾਡੀ ਸ੍ਰੇਸ਼ਟ ਮਤ ਧੰਨ ਹੀ ਤੁਹਾਡੀ ਚਾਹਨਾ ਹੈ ਗੁਰ ਕੀ ਕਥਾ ਸੁਣਨ ਅਧਿਕਾਰੀ ਸੀਤਾ ਗੁਰੂ ਦੀ ਕਥਾ ਦੇ ਸੁਣਦੇ ਕਹਿੰਦੇ ਅਧਿਕਾਰੀ ਹੋ ਜੋਤਾ ਹੈ ਹੱਕਦਾਰ ਹੋ ਸੁਣੋ ਪ੍ਰੇਮ ਧਾਰ ਸਰਬ ਸੁਣਾਵਾ ਸਿੰਘਾ ਵੀ ਸਿੰਘੋ ਪ੍ਰੇਮ ਧਾਰ ਕੇ ਸੁਣੋ ਮੈਂ ਸਾਰੀ ਸੁਣਾਉਣਾ ਤੁਹਾਨੂੰ ਸਭ ਸਰੋਤਨ ਕੇ ਹਿਰਦੇ ਰਿਝਾਵਾ ਜਿੰਨੇ ਤੁਸੀਂ ਕਥਾ ਸੁਣਨ ਵਾਲੇ ਸਰੋਤੇ ਸਿੰਘੋ ਸਾਰਿਆਂ ਹਿਰਦਿਆਂ ਨੂੰ ਖੁਸ਼ ਕਰਾਂਗਾ ਜਿਸ ਕੇ ਸੁਣੇ ਭਰਮ ਬਿਨ ਸਾਵੈ ਇਸ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਦੀ ਹਰਿਮੰਦਰ ਦੀ ਕਥਾ ਸੁਣਿਆ ਭਰਮ ਭੁਲੇਖੇ ਨਾਸ ਹੋ ਜਾਣ ਗੁਰ ਆਸ਼ੇ ਕੋ ਸਿੱਖ ਸਭ ਪਾਵੇ ਜਿੰਨੇ ਗੁਰੂ ਕੇ ਸਿੱਖ ਸੇਵੈ ਗੁਰੂ ਰਾਮਦਾਸ ਸਾਹਿਬ ਜੀ ਦੇ ਆਸੇ ਖਿਆਲ ਨੂੰ ਸਾਰਾ ਜਾਣ ਲੈ ਪਾਉਣਾਗੇ ਅਤ ਸੁੰਦਰ ਗੁਰ ਕੋ ਇਤਿਹਾਸ ਮਹਾਰਾਜ ਭਾਈ ਸਾਹਿਬ ਕਹਿਣ ਲੱਗੇ ਹੈ ਸਿੰਘੋ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਦਾ ਹਰਿਮੰਦਰ ਦਾ ਜਿਹੜਾ ਇਤਿਹਾਸ ਬੜਾ ਸੋਹਣਾ ਸੁੰਦਰ ਹਿਰਦੇ ਵਿਕਾਰਨ ਕਰਤਾ ਨਾਸ ਜਿਹੜਾ ਇਹ ਸਿੰਘ ਸੁਣ ਲਏਗਾ ਉਹਦੇ ਹਿਰਦੇ ਦੇ ਵਿਕਾਰਾਂ ਨੂੰ ਇਹ ਨਾਸ ਕਰਨ ਵਾਲਾ ਸ੍ਰੀ ਅੰਮ੍ਰਿਤ ਸਰ ਕੀ ਸ਼ੁਭ ਕਥਾ ਚੰਗਾ ਵੀ ਸਿੰਘੋ ਜੋ ਅੰਮ੍ਰਿਤ ਸਰੋਵਰ ਦੀ ਇਹ ਸੋਹਣੀ ਭਾਈ ਜਥਾ ਉਚਰੋ ਮੈਂ ਤਥਾ ਜਿਸ ਤਰ੍ਹਾਂ ਇਹ ਹੋਈ ਉਸੇ ਤਰ੍ਹਾਂ ਮੈਂ ਤੁਹਾਨੂੰ ਉਚਾਰਨ ਕਰਦਾ ਸੁਣਾਉਣਾ ਇੱਕ ਮਨ ਹੋਏ ਸੁਣੋ ਕਰ ਪ੍ਰੀਤ ਸਰੋਤਾ ਜਨ ਸਿੰਘ ਇੱਕ ਮਨ ਹੋ ਕੇ ਇਸ ਤਰ੍ਹਾਂ ਪ੍ਰੀਤੀ ਧਾਰ ਕੇ ਸੁਣੋ ਕਥਾ ਮਹਾ ਮਹਾਤਮ ਪ੍ਰਾਪਤ ਮੀਤ ਇਸ ਕਥਾ ਦੇ ਸੁਣਨ ਕਰਕੇ ਮਹਾਨ ਹੀ ਤੁਹਾਨੂੰ ਜਿਹੜਾ ਪ੍ਰਾਪਤ ਮਿੱਤਰੋ ਪ੍ਰਾਪਤ ਹੋਵੇਗਾ ਸਤਿਗੁਰ ਕਥਾ ਕਿ ਹੈ ਸੁਖ ਰਾਸ ਇਹ ਸਤਿਗੁਰੂ ਦੀ ਕਥਾ ਕਿ ਸੁਖਾਂ ਦੀ ਰਾਸ ਖਜ਼ਾਨਾ ਹੀ ਹੈ ਖਾਣ ਹੀ ਹੈ ਜਨਮ ਮਰਨ ਕੇ ਕਸ਼ਟ ਬਿਨਾਸ਼ ਇਹ ਤਾਂ ਸਤਿਗੁਰੂ ਦੀ ਜਿਹੜੀ ਕਥਾ ਜਨਮਨ ਦੇ ਦੁੱਖਾਂ ਨੂੰ ਨਾਸ ਕਰਨ ਵਾਲੀ ਹੈ ਦੋਹਰਾ ਰਾਮ ਕੋਇਰ ਭਾਈ ਤਬੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਕਹਿੰਦੇ ਭਾਈ ਰਾਮ ਕੌਰ ਸਾਹਿਬ ਜੀ ਤਦਾ ਕਰ ਸਰੋਤਨ ਸਾਵਧਾਨ ਇਸ ਤਰ੍ਹਾਂ ਕਹਿੰਦੇ ਜਿਹੜੇ ਕਥਾ ਸੁਣਨ ਵਾਲੇ ਸੋਤੇ ਉਹਨਾਂ ਨੂੰ ਸਾਵਧਾਨ ਕੀਤਾ ਸਤਰਕ ਕੀਤਾ ਕਰਨ ਲੱਗਿਓ ਇਤਿਹਾਸ ਕੋ ਫਿਰ ਜਿਹੜਾ ਇਤਿਹਾਸ ਹੈ ਕਹਿੰਦੇ ਸੁਣਾਉਣ ਲੱਗ ਪਿਆ ਹੈ ਵਰਨਨ ਜਥਾ ਮਹਾਨ ਇਸ ਤਰ੍ਹਾਂ ਕਹਿੰਦੇ ਮਹਾਨ ਇਤਿਹਾਸ ਇਹਨੂੰ ਕਥਨ ਕਰਕੇ ਉਚਾਰਨ ਕਰਕੇ ਸਰੋਤਿਆਂ ਨੂੰ ਸੁਣਾਉਣ ਲੱਗ ਪਿਆ ਜਿਵੇਂ ਉਸਦਾ ਅਧਕ ਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ, ਉਹ ਸਾਰਾ ਆਪਾਂ ਕੱਲ੍ਹ ਤੋਂ ਸਰਵਣ ਕਰਨਾ ਸ਼ੁਰੂ ਕਰਾਂਗੇ। ਅਤੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜੋ ਨੰਦੇੜ ਸ਼ਹਿਰ ਤੋਂ ਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 13 ਸਿੰਘ ਜਿਹੜੇ ਸੀ, ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਆਈ, ਉਹਦਰੋਂ ਚੱਲਦੇ ਹੋਏ ਇੱਧਰ ਪੰਜਾਬ ਵਿੱਚ ਆਏ ਸਨ। ਅਤੇ ਬੜਾ ਇਹਨਾਂ ਦਾ ਮਨ ਉਪਰਾਮ ਸੀ ਵੀ ਗੁਰੂ ਕਲਗੀਧਰ ਜੀ ਦੇ ਬਚਨ ਸੁਣਦੇ ਸੀ, ਦਰਸ਼ਨ ਕਰਦੇ ਸੀ, ਅਤੇ ਸਾਨੂੰ ਤਾਂ ਦਰਸ਼ਨਾਂ ਦਾ ਆਧਾਰ ਸੀ, ਅਤੇ ਹੁਣ ਕਿੱਥੇ ਆਪਣਾ ਸਮਾਂ ਬਸਰ ਕਰੀਏ। ਇਹ ਵਿਚਾਰ ਕਰਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਜੋ ਬਾਬਾ ਬੁੱਢਾ ਸਾਹਿਬ ਦੀ ਅੰਸ ਵੰਸ਼ ਵਿੱਚੋਂ ਸੀ, ਬ੍ਰਹਮ ਗਿਆਨੀ ਸੀ, ਜਿਨ੍ਹਾਂ ਨੂੰ ਹੋਰ ਹਰ ਰੋਜ਼ ਇੱਕ ਵਾਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਦਾਰ ਹੁੰਦੇ ਸਨ, ਇਹਨਾਂ ਕੋਲ ਆ ਕੇ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਮਨ ਬੜਾ ਉਪਰਾਮ ਹੈ, ਕਿਰਪਾ ਕਰਕੇ ਤੁਸੀਂ ਸਤਿਗੁਰੂ ਦੀ ਕਥਾ ਜੀਵਨ ਸੁਣਾਓ। ਉਹ ਜੋ ਸੁਣਾਇਆ ਸੀ ਉਹ ਵਾਰਤਕ ਰੂਪ ਦੇ ਵਿੱਚ ਸੀ, ਉਸੇ ਦਾ ਫਿਰ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਉਹ ਕੱਲ੍ਹ ਤੋਂ ਆਪਾਂ ਮੁੱਢ ਤੋਂ ਜਿਹੜੀ ਹੈ ਅੰਮ੍ਰਿਤ ਸਰੋਵਰ ਦੀ ਹਰਿਮੰਦਰ ਦੀ ਕਥਾ ਇਹ ਵੀ ਸੁਣਾਂਗੇ, ਅਤੇ ਸਭ ਤੋਂ ਪਹਿਲਾਂ ਜਿਹੜੇ 84 ਪਿੰਡ ਹੈ ਕਿਵੇਂ ਅਕਬਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਭੇਟਾ ਕੀਤੇ, ਅਤੇ ਚਿਤੌੜਗੜ੍ਹ ਦਾ ਕਿਲ੍ਹਾ ਕਿਵੇਂ ਛੁੱਟਿਆ, ਉਹ ਜੈਮਲ ਫਤਿਹ ਕਿਵੇਂ ਮਾਰੇ, ਉਹ ਸਾਰਾ ਖੋਲ੍ਹ ਖੋਲ੍ਹ ਕੇ ਹੁਣੇ ਪ੍ਰਸੰਗ ਆਏਗਾ। ਉਹ ਜਿਵੇਂ ਵੀ ਆਏਗਾ ਆਪਾਂ ਮਨ ਚਿਤ ਲਾ ਕੇ ਸੁਣਾਂਗੇ, ਲਾਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ। ਰਾਮ ਕੋਇਰ ਭਾਈ ਤਬੈ ਕਰ ਸ੍ਰੋਣਤ ਸਾਵਧਾਨ, ਕਰਨ ਲੱਗਿਓ ਇਤਿਹਾਸ ਕੋ ਵਰਣਨ ਜਥਾ ਮਹਾਨ। ਵਾਹਿਗੁਰੂ।